ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਵੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਵੰਦਨਾ ਸਿਰ ਚਰਨਨ ਪਰਤਾਰ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋ ਵਾਹਿਗੁਰੂ ਸਾਹਿਬ ਜੀਓ ਦੋਹਰਾ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਸ੍ਰੀ ਗੁਰ ਸ਼ਬਦ ਕਮਾਏ ਜਿਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਹਿਬ ਸੰਗਤ ਜੀ ਸਤਿਗੁਰੂ ਜੀ ਦੀ ਅਪਾਰੀ ਅਪਾਰ ਰਹਿਮਤ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਬਹੁਤ ਹੀ ਸੁੰਦਰ ਦੀਵਾਨ ਸਜਰੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅਰ ਸਤਿਕਾਰ ਸਹਿਤ ਗ੍ਰੰਥੀ ਸਾਹਿਬਾਨ ਰਾਹੀਂ ਪ੍ਰਕਾਸ਼ ਸੇਵਾ ਹੋਈ ਹੈ। ਉਪਰੰਤ ਗ੍ਰੰਥੀ ਸਾਹਿਬਾਨ ਦੀ ਰਸਨਾ ਰਾਹੀਂ ਇੱਥੇ ਸ਼੍ਰੀ ਅਖੰਡ ਪਾਠ ਪ੍ਰਾਰੰਭ ਬਾਣੀ ਵਿੱਚੋਂ ਪਾਠ ਕਰ ਰਹੇ ਸਨ। ਸੋ ਇਸੇ ਤਰ੍ਹਾਂ ਹੀ ਅੰਮ੍ਰਿਤ ਵੇਲੇ ਦੀ ਨਿਤ ਕਿਰਿਆ ਅਨੁਸਾਰ ਕੁਝ ਸਮਾਂ ਰਾਗੀ ਸਿੰਘਾਂ ਰਸਨਾਂ ਰਾਹੀਂ ਕੀਰਤਨ ਹੋਇਆ ਹੈ। ਆਮ ਮਾਈ ਭਾਈ ਜਿੰਨੇ ਗੁਰੂ ਮਹਾਰਾਜ ਦੇ ਦਰਬਾਰ ਵਿੱਚ ਹਾਜ਼ਰੀਆਂ ਭਰ ਰਹੇ ਸੀ, ਨਗ ਸਮਾਂ ਕੀਰਤਨ ਸੁਣਿਆ ਲਾਹਾ ਲਿਆ ਹੈ। ਇਹ ਕੀਰਤਨ ਤੋਂ ਬਾਅਦ ਆਪਾਂ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਪੜ੍ਹਦੇ ਸੁਣਦੇ ਹਾਂ, ਜੋ ਮੁੜ ਤੋਂ ਹੀ ਪ੍ਰਾਰੰਭ ਹੋਇਆ ਹੋਇਆ ਹੈ। ਲੜੀਵਾਰ ਰੂਪ ਵਿੱਚ ਸਰਵਣ ਕਰਦੇ ਹਾਂ, ਜਿਸ ਤਰ੍ਹਾਂ ਮਰਦਾਨੇ ਦੇ ਬੇਨਤੀ ਕਰਨ ਤੋਂ ਕਿ ਮਹਾਰਾਜ ਮੁਸਲਮਾਨ ਲੋਕ ਮੱਕੇ ਮਦੀਨੇ ਦੀ ਬਹੁਤ ਸਿਰ ਸ਼ਲਾਘਾ ਕਰਦੇ ਹੈ, ਵੀ ਉਹ ਬਹੁਤ ਮਹਾਨ ਅਸਥਾਨ ਹੈ ਅਤੇ ਮੈਂ ਉਹ ਦੇਖਿਆ ਚਾਹੁੰਦਾ ਹਾਂ ਵੀ ਉਹ ਕਿਹੋ ਜਿਹਾ ਕਾਬਾ ਹੈ, ਇਹ ਗੁਰੂ ਮਹਾਰਾਜ ਨੇ ਕਿਹਾ ਸੀ ਵੀ ਚਲ ਤਿੰਨ ਸੁਨੇਰ ਪਰਬਤ ਤੇ ਸਦਨਾ ਦਿਖਾਈਏ। ਇਹਨੇ ਮੱਕੇ ਦੀ ਦੇਖਣ ਦੀ ਚਾਹਨਾ ਜ਼ਾਹਰ ਕਰ ਦਿੱਤੀ। ਉਸ ਵੇਲੇ ਮਹਾਰਾਜ ਕਹਿਣ ਲੱਗੇ ਵੀ ਹੁਣ ਤਾਂ ਆਪਾਂ ਅਸਾਂ ਬਰਮਾ ਵੱਲ ਵਿਚਰ ਰਹੇ, ਇੱਥੋਂ ਤਾਂ ਬਹੁਤ ਦੂਰ ਹੈ ਮੱਕਾ, ਕਈ ਸਾਲ ਦਾ ਰਸਤਾ ਹੈ। ਇਹ ਕਹਿਣ ਲੱਗਿਆ ਮਹਾਰਾਜ ਜੀ ਦਾ ਸਾਲਾਂ ਦਾ ਰਸਤਾ ਦੱਸਦੇ ਹਾਂ, ਤੁਸੀਂ ਤਾਂ ਮਹਾਰਾਜ ਨਿਮਕ ਵਿੱਚ ਹੀ ਉੱਥੇ ਪਹੁੰਚ ਜਾਣਾ ਹੈ, ਖੋਲਣ ਮੀਚਣ ਦਾ ਸਮਾਂ ਵੀ ਨਹੀਂ ਲੱਗਣਾ, ਇਸ ਕਰਕੇ ਟਾਲ ਮਟਰੋਲ ਨਾ ਮਹਾਰਾਜ ਕਰੋ ਅਤੇ ਇੱਕ ਵਾਰੀ ਮੈਨੂੰ ਜਿਹੜਾ ਮੱਕੇ ਸ਼ਹਿਰ ਤੋਂ ਬਾਹਰ ਪਰ ਬਣਿਆ ਹੋਇਆ ਕਾਬਾ ਮੰਦਰ ਹੈ ਉਹ ਦਿਖਾ ਦਿਓ। ਮਹਾਰਾਜ ਨੇ ਆਪਣਾ ਕੀਰਤਨੀਆ ਜਾਣ ਕੇ ਕਹਿੰਦੇ ਵੀ ਚੰਗਾ ਤੇਰਾ ਕਿਹਾ, ਨਹੀਂ ਮੋੜਦੇ, ਪਹਿਲਾਂ ਤੈਨੂੰ ਉਹੀ ਦਿਖਾ ਦਿੰਦੇ ਹਾਂ ਚੱਲ। ਅਤੇ ਪਰਮੇਸ਼ਰ ਦਾ ਵੀ ਤੂੰ ਜਸ ਕਰ, ਸ਼ਬਦ ਗਾ, ਕੀਰਤਨ ਕਰ, ਅਤੇ ਵਾਹਿਗੁਰੂ ਕਿਰਪਾ ਕਰੇਗਾ ਤੈਨੂੰ ਦਿਖਾ ਦੇਗਾ। ਇਹ ਫਿਰ ਰਬਾਬ ਲੈ ਕੇ ਸ਼ਬਦ ਪੜ੍ਹਨ ਲੱਗੇ ਅੱਖਾਂ ਮੀਚ ਕੇ, ਜਦੋਂ ਭੋਗ ਪਿਆ ਹੈ ਉਹ ਸਾਹਮਣੇ ਮੁਨਾਰੇ ਜੇ ਗੁੰਬਜ਼ ਦਿਸੇ ਹੈ। ਕਹਿਣ ਲੱਗਿਆ ਮਹਾਰਾਜ ਇਹ ਕੀ ਹੈ? ਮਹਾਰਾਜ ਕਹਿੰਦੇ ਤੇਰੀ ਯਾਤਰਾ ਦਾ ਅਸਥਾਨ ਆ ਗਿਆ ਹੈ, ਜਿਹਨੂੰ ਦੇਖਣਾ ਚਾਹੁੰਦਾ ਤੂੰ ਦੇਖ ਲਾ ਹੈ। ਕਿਉਂ ਕਹਿ ਕੇ ਫਿਰ ਮਹਾਰਾਜ ਉੱਥੋਂ ਉੱਠ ਕੇ ਜਿਹੜੀ ਇਹ ਚਾਰ ਦੀਵਾਰੀ ਜੀ ਕੀਤੀ ਹੋਈ ਹੈ ਕਾਬੇ ਦੇ ਆਸੇ ਪਾਸੇ ਕੰਧ ਕੱਢੀ ਹੋਈ ਹੈ, ਉਹਦੇ ਅੰਦਰ ਬਾਹਰ ਜੇ ਹੋ ਕੇ ਆਪ ਜੀ ਬੈਠ ਗਏ। ਜਿਵੇਂ ਮਰਦਾਨੇ ਨੂੰ ਕਿਹਾ ਵੀ ਤੂੰ ਜਾ ਕੇ ਹੁਣ ਦੇਖਿਆ, ਮਹਾਰਾਜ ਦਾ ਵਚਨ ਮੰਨ ਕੇ ਜਿਵੇਂ ਅੰਦਰ ਗਿਆ, ਅਤੇ ਅੰਦਰਲੀ ਜਿਹੜੀ ਮਰਜ਼ਾਦਾ ਉਸ ਸਮੇਂ ਉਹ ਇਹੋ ਜਿਹੇ ਸੀ, ਉਹ ਦੇਖਣ ਨਹੀਂ ਦਿੰਦੇ ਸੀ, ਸਗੋਂ ਅੱਖਾਂ ਜੀਆਂ ਬੰਨ੍ਹ ਲੈਂਦੇ ਸੀ ਅਤੇ ਨਜ਼ਰ ਬੰਦ ਕਰਕੇ ਉੱਥੇ ਲਿਜਾਏ ਜਾਂਦੇ ਸੀ। ਮਰਦਾਨਾ ਕਹਿਣ ਲੱਗਿਆ ਮਹਾਰਾਜ ਮੈਂ ਤਾਂ ਦੇਖਣ ਆਇਆ ਸੀ, ਜੇ ਅੰਦਰ ਦੇਖ ਹੀ ਨਾ ਸਕਿਆ ਫਿਰ ਅੱਖਾਂ ਬਣੀਆਂ, ਫਿਰ ਤਾਂ ਕੀ ਫਾਇਦਾ ਉਹਨਾਂ ਦਾ, ਮੈਨੂੰ ਤਾਂ ਸਭ ਕੁਝ ਦਿਖਾਓ ਅੰਦਰ ਕੀ ਕੁਝ ਹੈ। ਮਹਾਰਾਜ ਕਹਿੰਦੇ ਵੀ ਚੰਗਾ ਹੁਣ ਤੂੰ ਚਲਿਆ ਜਾ, ਤੈਨੂੰ ਨਹੀਂ ਕੋਈ ਦੇਖੇਗਾ, ਤੂੰ ਸਭ ਨੂੰ ਦੇਖ ਲਏਗਾ। ਜਿਵੇਂ ਮਹਾਰਾਜ ਦੀ ਆਗਿਆ ਮੰਨ ਕੇ ਦੂਜੀ ਵਾਰ ਮਰਦਾਨਾ ਫਿਰ ਗਿਆ, ਉਹ ਸਾਰੇ ਪ੍ਰਸੰਗ ਆ ਰਿਹਾ ਹੈ। ਫਿਰ ਬਾਕੀ ਉੱਥੇ ਜਿਹੜਾ ਕੋਈ ਰੋਜ਼ ਝਾੜੂ ਵਾੜੂ ਬੁੱਕਰ ਫੇਰਨ ਵਾਲਾ ਜੀਵਨ ਮੁੱਲਾ ਹੈ, ਉਹਦੇ ਨਾਲ ਜਿਵੇਂ ਗੱਲਬਾਤ ਹੋਈ ਸਤਿਗੁਰੂ ਦੀ, ਜਿਵੇਂ ਉਹਨੇ ਮਹਾਰਾਜ ਦੇ ਜਾਣੇ ਤੋਂ ਪਛਾਣੇ ਤੋਂ ਬਗੈਰ ਬਹੁਤ ਕੁਝ ਪੁੱਠਾ ਸਿੱਧਾ ਬੋਲਿਆ, ਉਹ ਸਾਰਾ ਹੀ ਪ੍ਰਸੰਗ ਅੱਜ ਖੋਲ੍ਹ ਖੋਲ੍ਹ ਕੇ ਆ ਰਿਹਾ ਹੈ। ਜਿਸ ਤਰ੍ਹਾਂ ਵੀ ਆਉਂਦਾ ਆਪਾਂ ਮਨ ਲਾ ਕੇ ਸ਼ਰਧਾ ਭਾਵਨਾ ਨਾਲ ਸੁਣੀਏ ਜੀ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਕਵੀ ਸੰਤੋਖ ਸਿੰਘ ਜੀ ਕਹਿੰਦੇ ਜਿਨ੍ਹਾਂ ਗੁਰਸਿੱਖਾਂ ਨੇ ਗੁਰੂ ਦੇ ਸ਼ਬਦ ਦੀ ਕਮਾਈ ਕੀਤੀ ਹੈ, ਤਕੜਿਆ ਹੋ ਕੇ ਵਾਹਿਗੁਰੂ ਦਾ ਸਿਮਰਨ ਕੀਤਾ ਹੈ, ਜੀਤੇ ਪੰਜ ਵਿਕਾਰ। ਇਸ ਤਰ੍ਹਾਂ ਗੁਰ ਸ਼ਬਦ ਦੀ ਨਾਮ ਦੀ ਕਮਾਈ ਕਰਕੇ ਫਿਰ ਜਿਹੜੇ ਪੰਜੇ ਵਿਕਾਰ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨਾਂ ਨੂੰ ਜਿੱਤ ਲਿਆ ਹੈ, ਕਾਬੂ ਕਰ ਲਿਆ, ਇਹਨਾਂ ਤੇ ਹਾਵੀ ਹੋ ਗਏ ਹਨ। ਤਿੰਨ ਸੰਤਨ ਕੋ ਬੰਦਨਾ, ਇਹੋ ਜਿਹੇ ਜਿਹੜੇ ਹੈ ਨਾ ਜਿਹਨਾਂ ਦੀ ਸ਼ਬਦ ਕਮਾਈ ਕਰਕੇ ਪੰਜਾਂ ਵਿਕਾਰਾਂ ਨੂੰ ਜਿੱਤਿਆ ਹੈ। ਕਵੀ ਸੰਤੋਖ ਸਿੰਘ ਜੀ ਕਹਿੰਦੇ ਉਹਨਾਂ ਸੰਤਾਂ ਨੂੰ ਮੈਂ ਨਮਸਕਾਰ ਕਰਦਾ ਹਾਂ। ਸਿਰ ਚਰਨਨ ਪਰ ਤਾਰ, ਜਿਹੜਾ ਆਪਣਾ ਸੀਸ ਉਹਨਾਂ ਦੇ ਚਰਨਾਂ ਦੇ ਉੱਪਰ ਰੱਖ ਕੇ, ਇੱਕ ਤਾਂ ਹੁੰਦਾ ਨਾ ਉੱਥੇ ਹੀ ਸਲੂਟ ਜਿਹਾ ਮਾਰਦੇ ਹੁੰਦੇ ਦੂਰ ਹੀ, ਇੱਕ ਮੱਥਾ ਟੇਕਣਾ ਵੀ ਚਰਨਾਂ 'ਤੇ ਸੀਸ ਰੱਖ ਕੇ, ਉਹ ਅਸਲੀ ਹੈ, ਹੱਥ ਵੀ ਧਰਤੀ 'ਤੇ ਇਸ ਤਰ੍ਹਾਂ ਸਿੱਧੇ ਲਾਉਣੇ, ਮੱਥਾ ਵੀ ਧਰਤੀ 'ਤੇ ਲਾਉਣਾ, ਅੰਦਰਲਾ ਇਸ ਤਰ੍ਹਾਂ ਦੀ ਭਾਵਨਾ ਹੋਵੇਗੀ ਵੀ ਹੁਣ ਮੈਂ ਮਹਾਰਾਜ ਦੇ ਚਰਨਾਂ 'ਤੇ ਮੱਥਾ ਰੱਖ ਕੇ ਅਤੇ ਹੱਥ ਰੱਖ ਕੇ ਮੱਥਾ ਟੇਕ ਰਿਹਾ ਹਾਂ। ਇਸ ਤਰ੍ਹਾਂ ਕਵੀ ਕਹਿੰਦੇ ਉਹ ਐਸੇ ਜਿਹੜੇ ਅੱਠੇ ਪੈਰ ਸ਼ਬਦ ਦੀ ਕਮਾਈ ਕਰਕੇ ਜਿਨ੍ਹਾਂ ਨੇ ਮਨ ਨੂੰ ਅਤੇ ਵਿਕਾਰਾਂ ਨੂੰ ਜਿੱਤ ਲਿਆ ਹੈ, ਉਹਨਾਂ ਨੂੰ ਮੈਂ ਮੱਥਾ ਰੱਖ ਚਰਨਾਂ 'ਤੇ ਸੀਸ ਰੱਖ ਕੇ ਕਰਦਾ ਹਾਂ, ਨਮਸਕਾਰ ਕਰਦਾ ਹਾਂ। ਹੁਣ ਡਾਕਟਰ ਵੀਰ ਸਿੰਘ ਜੀ ਨੇ ਇੱਥੇ ਵੀ ਜਿਨ੍ਹਾਂ ਨੇ ਪੰਜਾਂ ਵਿਕਾਰਾਂ ਨੂੰ ਜੇ ਮਾਰ ਕੇ ਫਿਰ ਸ਼ਬਦ ਦੀ ਕਮਾਈ ਕੀਤੀ ਹੈ, ਪਰ ਸ਼ਬਦ ਦੀ ਕਮਾਈ ਵਿਕਾਰ ਤਾਂ ਪੰਜ ਵਿਕਾਰ ਮਰਦੇ ਨਹੀਂ ਹੈ। ਜੇ ਉਹ ਸੁਖਮਨੀ ਸਾਹਿਬ ਵਿੱਚ ਆਇਆ ਨਾ, ਸਤਿਗੁਰ ਸਿੱਖ ਕੇ ਬੰਧਨ ਘੱਟ ਹੈ, ਗੁਰੂ ਕਾ ਸਿੱਖ ਵਿਕਾਰ 'ਤੇ ਹਟ ਹੈ। ਜਦੋਂ ਗੁਰੂ ਮਹਾਰਾਜ ਸਿੱਖ ਦੇ ਮੋਹ ਮਮਤਾ ਦੇ ਬੰਧਨ ਕੱਟ ਦਿੰਦੇ ਆ, ਤਦੋਂ ਜਿਹੜਾ ਸਿੱਖ ਹੈ ਵਿਕਾਰਾਂ ਵੱਲੋਂ ਹਟਦਾ ਹੈ। ਕਈ ਉਹ 99 ਕਰਕੇ ਅਰਥ ਕਹਿੰਦੇ ਵੀ ਜੇ ਸਿੱਖ ਵਿਕਾਰਾਂ ਤੋਂ ਹਟ ਜੇ ਤਾਂ ਫਿਰ ਸਤਿਗੁਰੂ ਸਿੱਖ ਦੇ ਬੰਧਨ ਕੱਟਦੇ। ਵੀ ਸਿੱਖ ਦੀ ਭਲਾ ਕੀ ਮਜਾਲ, ਉਹਦੇ ਵਿੱਚ ਕੀ ਤਾਕਤ ਹੈ ਵੀ ਵਿਕਾਰਾਂ ਨੂੰ ਕੱਟ ਕੇ ਹਟ ਕੇ ਅਤੇ ਫਿਰ ਗੁਰੂ ਕਮਾਈ ਕਰੇ। ਇਸ ਕਰਕੇ ਸੰਪਰਦਾਇ ਦੇ ਸੰਕੇਤੀ ਅਨੁਸਾਰ ਅਰਥਾਂ ਅਨੁਸਾਰ ਤਾਂ ਇਹੀ ਯਥਾਰਥ ਹੈ ਵੀ ਜਿਨ੍ਹਾਂ ਨੇ ਗੁਰੂ ਮਹਾਰਾਜ ਦੇ ਸ਼ਬਦ ਦੀ ਕਮਾਈ ਕਰਕੇ, ਅੱਠੇ ਪੈਰ ਸਿਮਰਨ ਕਰਕੇ ਪੰਜੇ ਵਿਕਾਰਾਂ ਨੂੰ ਜਿੱਤ ਲਿਆ ਹੈ, ਕੋਈ ਹੈ ਮਾੜਾ ਫੁਰਨਾ ਨਹੀਂ ਫਿਰਦਾ। ਉਹਨਾਂ ਨੂੰ ਸੰਤਾਂ ਨੂੰ ਮੈਂ ਕਹਿੰਦਾ ਚਰਨਾਂ 'ਤੇ ਸੀਸ ਰੱਖ ਕੇ ਨਮਸਕਾਰ ਕਰਦਾ ਹਾਂ, ਉਹ ਕੋਈ ਵਿਰਲਈ ਹੁੰਦਾ ਹੈ। ਸ੍ਰੀ ਬਾਲਾ ਸੰਦੁਰ ਵਾਚ ਕਬਿਤ ਸੁਣੋ ਗੁਰੂ ਅੰਗਦ ਜੀ ਆਗੇ ਪੁੰਨ ਕਥਾ ਅਬ। ਭਾਈ ਬਾਲਾ ਜੀ ਕਹਿਣ ਲੱਗੇ, ਹੇ ਗੁਰੂ ਅੰਗਦ ਸਾਹਿਬ ਜੀ, ਇਸ ਤਰ੍ਹਾਂ ਜਦੋਂ ਗੁਰੂ ਮਹਾਰਾਜ ਉਹ ਕਾਬੇ ਦੇ ਨੇੜੇ ਚਲੇ ਗਏ, ਉਸ ਤੋਂ ਅਗਲੀ ਜਿਹੜੀ ਕਥਾ ਉਹ ਮੇਰੇ ਪਾਸੋਂ ਤੁਸੀਂ ਹੁਣ ਸੁਣੋ ਜੀ। ਬੈਠ ਜਗ ਤੇ ਸ਼ਕੋ ਘਟੀ ਤੇ ਥਾਨ ਹੈ। ਅੰਗਦ ਸਾਹਿਬ ਜੀ, ਜਗਤ ਦੇ ਮਾਲਕ ਗੁਰੂ ਨਾਨਕ ਸਾਹਿਬ ਜੀ, ਜਦੋਂ ਜਿਹੜੀ ਚਾਰ ਦੀਵਾਰੀ ਜੀ ਚਾਰ ਛਪੇਰੇ ਕੀਤੀ ਹੈ, ਉਸ ਸਥਾਨ ਦੇ ਅੰਦਰ ਬਾਹਰ ਜੇ ਹੋ ਕੇ ਮਹਾਰਾਜ ਕੁਰ ਘੜੀਆਂ ਬੈਠ ਗਏ ਹਨ। ਦੀਨਨ ਕਦਾਨੀ ਬੋਲੇ ਬਦਨ ਤੇ ਬਾਨੀ ਤਾਬ। ਗਰੀਬਾਂ ਨੂੰ ਦਾਨ ਦੇਣ ਵਾਲੇ ਗੁਰੂ ਅਰਜਨ ਨਾਨਕ ਸਾਹਿਬ ਮਹਾਰਾਜ ਮੁਖੋਂ ਇਸ ਤਰ੍ਹਾਂ ਬਚਨ ਬਾਣੀ ਬੋਲੇ ਹਨ। ਤਦਾ ਦੇਖ ਮਰਦਾਨੇ ਜਾਂ ਕੁਚਹਿਤ ਮਹਾਨ ਹੈ। ਮਰਦਾਨੇ, ਜਿਸ ਕਾਬੇ ਨੂੰ ਤੂੰ ਦੇਖਣਾ ਚਾਹੁੰਦਾ ਸੀ ਬੜਾ ਬਹੁਤ, ਉਹਨੂੰ ਵੀ ਹੁਣ ਤੂੰ ਅੰਦਰ ਜਾ ਕੇ ਦੇਖ ਲੈ। ਸ੍ਰੀ ਪ੍ਰਭ ਪੁਨੀਤ ਇਹ ਚਾਰੋਂ ਦਿਸ਼ ਭੀਤ ਕਰੈ। ਇਹ ਮਹਾਪਰਮੇ ਪਵਿੱਤਰ ਸਰੂਪ ਗੁਰੂ ਨਾਨਕ ਸਾਹਿਬ ਜੀ ਜਿਹੜੀ ਕਾਬੇ ਦੇ ਇਰਦ ਗਿਰਦ ਕਹਿੰਦੇ ਚਾਰੇ ਤਰਫੋਂ ਕੰਧ ਜੀ ਕੱਢੀ ਹੋਈ ਹੈ। ਕਹੂੰ ਮੈਂ ਪ੍ਰਤੀਤ ਸਭ ਤੁਰਕ ਅਜਾਨ ਹੈ। ਕਰੈ ਕਾਹੂੰ, ਕਹੂੰ ਮੈਂ ਪ੍ਰਤੀਤ ਸਭ ਤੁਰਕ ਅਜਾਨ। ਕਿਹਦੇ ਵਿੱਚ ਕਹਿੰਦੇ ਪ੍ਰਤੀਤ ਯਕੀਨ ਕਰਦੇ ਹੈ ਸਾਰੇ ਮੁਸਲਮਾਨ, ਇਹ ਅਣਜਾਣ ਜੇ ਬੇਸਮਝ ਜੇ ਮੈਨੂੰ ਦੱਸੋ ਵੀ ਆਹ ਮੰਦਰ ਜਿਹਾ ਹੈਗਾ, ਇਹਦੇ ਚਾਰ ਸਪੇਰੇ ਕੰਧ ਜੀ ਕੱਢੀ ਹੋਈ ਹੈ, ਇਹਦੇ ਵਿੱਚ ਕਿਹੜੀ ਚੀਜ਼ ਹੈ ਕਾਬੇ ਵਿੱਚ ਜਿਹਦੇ 'ਤੇ ਆ ਸਾਰੇ ਮੁਸਲਮਾਨ ਅਣਜਾਣ ਜੇ ਵਿਸਣ ਜੇ ਬੜਾ ਪ੍ਰਤੀਤ ਕਰਦੇ ਯਕੀਨ ਕਰਦੇ ਹਨ। ਕੈਸੀ ਇਹ ਰੀਤ ਕਾਂ ਕੋ ਪੂਜਾ ਕਾਰ ਪ੍ਰੀਤ ਨਾਰ। ਕਿਸ ਤਰ੍ਹਾਂ ਦੀ ਇੱਥੇ ਰੀਤੀ ਮਰਯਾਦਾ ਹੈ, ਬਹੁਤੀ ਪ੍ਰੀਤੀ ਕਰਕੇ ਕਿਹਨੂੰ ਇੱਥੇ ਮਾਰਾ ਪੂਜੇ, ਕਿਹਨੂੰ ਮੱਥਾ ਇਹ ਟੇਕਦੇ ਨੇ ਮੁਸਲਮਾਨ। ਲੋਕੋ ਤੋ ਅਨੀਤ ਸੀ ਫਰਤ ਪਾਜਵਾਨ ਹੈ। ਮੈਨੂੰ ਤਾਂ ਮਾਰਾ ਮਨ ਵਿੱਚ ਫੁਰੀ ਹੈ ਵੀ ਐਵੇਂ ਪਾਜਵਾਨ ਜਿਹੀ ਹੈ, ਵਿਖਾਵਾ ਜਿਹੀ ਕੀਤੀ ਹੈ, ਪਖੰਡ ਜਿਹੀ ਕੀਤਾ ਇਹਨਾਂ ਨੇ, ਅਨੀਤੀ ਜੀ ਹੈ, ਜਾਣੀ ਕੋਈ ਅਸਲੀ ਗੱਲ ਨਹੀਂ ਹੈ, ਯਥਾਰਥ ਨਹੀਂ, ਐਵੇਂ ਨਕਲ ਜੀ ਹੈ, ਬੇਇਨਸਾਫੀ ਜੀ ਇੱਥੇ ਹੁੰਦੀ ਦਿਸ ਰਹੀ ਹੈ। ਦੇਖੋ ਮੱਧ ਜਾਓ ਜੈਸੋ ਬਣਿਓ ਹੈ ਬਣਾਓ ਜਾਂ ਕੋ। ਮਹਾਰਾਜ ਕਹਿੰਦੇ ਮਰਦਾਨੇ ਬਾਰ ਬਾਰ ਕਿਉਂ ਤੂੰ ਐਵੇਂ ਕਹਿੰਦਾ ਵੀ ਐਵੇਂ ਪਾਜਵਾਨੀ ਹੈ ਦਿਖਾਵਈ ਹੈ, ਅੰਦਰ ਜਾ ਕੇ ਦੇਖ ਜਿਹੋ ਜਿਹਾ ਕੋਈ ਬਣਾ ਬਣਿਆ, ਜਿਹੋ ਜਿਹਾ ਕੋਈ ਢੰਗ ਤਰੀਕਾ ਪੂਜਨ ਦਾ ਉੱਥੇ ਬਣਿਆ, ਕੀ ਰੱਖਿਆ ਹੋਇਆ, ਕਿਹਨੂੰ ਮੱਥਾ ਟੇਕ ਦਿਓ, ਪਹਿਲਾਂ ਜਾ ਕੇ ਦੇਖ ਫਿਰ ਆਖੀ। ਬੈਨ ਸੁਣ ਚੱਲਿਓ ਮਰਦਾਨਾ ਹੁੱਲ ਸਾਏ ਕਰ। ਗੁਰੂ ਮਹਾਰਾਜ ਦੇ ਬਚਨ ਸੁਣ ਕੇ ਮਰਦਾਨਾ ਖੁਸ਼ ਹੋ ਕੇ ਫਿਰ ਅੰਦਰ ਨੂੰ ਚਲਿਆ ਹੈ। ਗਯੋ ਜਬ ਪੌਰ ਤਾਂ ਵੈਸੇ ਹੈ ਮਜੌਰਕ ਹੈ, ਜਿੱਥੇ ਉਹ ਕਾਬੇ ਮੰਦਿਰ ਦਾ ਦਰਵਾਜ਼ਾ ਜਾਂ ਜਦੋਂ ਉੱਥੇ ਗਿਆ ਨਾ ਮਰਦਾਨਾ, ਉੱਥੇ ਜਿਹੜੇ ਮਜੌਰ ਹੈ, ਆ ਜਿਹਨਾਂ ਨੂੰ ਹਿੰਦੂ ਪੁਜਾਰੀ ਕਹਿ ਦਿੰਦੇ ਹੈ, ਉਹ ਮਜੌਰ ਕਹਿੰਦੇ, ਕਹਿੰਦੇ ਇਸ ਤਰ੍ਹਾਂ ਜਿਹੜੇ ਉੱਥੇ ਕੋਈ ਮਜੌਰ ਬੈਠੇ ਨੇ ਉਹ ਦਰਵਾਜ਼ੇ ਦੇ ਅੱਗੇ, ਇਹਾਂ ਕਾਰ ਕਾਜ ਜੋ ਆਗੇ ਕਰਾ ਜਾਏ ਕੇ, ਕਹਿੰਦੇ ਵੀ ਇੱਥੇ ਉਹ ਕੰਮ ਕਰ ਲਾ ਤੂੰ ਜਿਹੜਾ ਅੱਗੇ ਜਾ ਕੇ ਕਰਨਾ ਹੈ ਹੱਜ। ਹਾਂ ਤੋ ਹਾਂ ਤੁਰਕ ਮੋਕੋ ਅੱਗੇ ਕਿਉਂ ਨਾ ਜਾਣਦੇ ਹੋ। ਆਵੇ ਇੱਥੇ ਕਰਨ ਵਾਲਾ ਕੰਮ ਕੀ ਹੈ ਵੀ ਅੱਖਾਂ ਬਣਵਾ ਲਾ ਆਪਣੀਆਂ, ਅਤੇ ਫਿਰ ਤੂੰ ਅੱਖਾਂ ਬਣਾ ਕੇ ਅੱਗੇ ਜਾ। ਇਹ ਮਰਦਾਨਾ ਕਹਿਣ ਲੱਗਿਆ ਵੀ ਮੈਂ ਤਾਂ ਮੁਸਲਮਾਨਾਂ ਦੇ ਵਿੱਚੋਂ ਹੈ, ਮੈਨੂੰ ਇਸ ਤਰ੍ਹਾਂ ਅੱਖਾਂ 'ਤੇ ਪੱਟੀ ਬਗੈਰ ਬੰਨੇ ਬਿਨਾਂ ਕਿਉਂ ਨਹੀਂ ਅੱਗੇ ਨੂੰ ਜਾਣ ਦਿੰਦੇ ਤੁਸੀਂ? ਦਰਸ ਪਰਸ ਹਟ ਆਵ ਸੁੱਖ ਪਾਏ ਗਏ। ਇਸ ਤਰ੍ਹਾਂ ਵੀ ਅੰਦਰ ਕੀ ਹੈ, ਮੈਂ ਦਰਸ਼ਨ ਕਰਕੇ ਚਰਨ ਛੋਹ ਕੇ ਮੁੜ ਆਵਾਂਗਾ ਸੁੱਖ ਪਾ ਕੇ। ਦੇਖਣ ਰਜਾਏ ਨਹੀਂ ਹਮ ਹੂੰ ਤੇ ਜਾਏ ਤਾਂ। ਜਿਹੜੇ ਦਰਵਾਜ਼ੇ 'ਚ ਮਜੌਰ ਜੇ ਬੈਠੇ ਹੈ, ਪੁਜਾਰੀ ਬੈਠੇ, ਉਹ ਕਹਿਣ ਲੱਗੇ ਵੀ ਦੇਖਣ ਦੀ ਆਗਿਆ ਨਹੀਂ ਹੈ ਸਾਡੇ ਵੱਲੋਂ, ਤੂੰ ਜਾ ਕੇ ਇੱਥੇ ਉਹਨਾਂ ਨੂੰ ਦੇਖ ਲਵੇਂ ਸਭ ਕੁਛ। ਆਖਾ ਦੋ ਬੰਦ ਕਰ ਬੰਦਾ ਸੀਸ ਨਾਇਕ, ਅਸੀਂ ਤੇਰੀਆਂ ਦੋਵੇਂ ਅੱਖਾਂ ਬੰਨ ਦੇਣੀਆਂ ਹਨ, ਇਸ ਦਾ ਹੱਥ ਜੋੜ ਕੇ ਇੱਥੋਂ ਹੀ ਤੂੰ ਸਿਰ ਨਵਾ ਕੇ ਮੱਥਾ ਟੇਕ ਦੇਣਾ ਹੈ। ਐਸ ਸੁਣ ਬੈਨ ਮੁਰ ਜਾਨੋ ਹਟ ਆਇਓ ਢਿੱਗ। ਇਸ ਤਰ੍ਹਾਂ ਦੇ ਮਜੋਰਾਂ ਬਚਨ ਸੁਣ ਕੇ ਮਰਜਾਨਾ ਵਿਚਾਰਾ ਮੁਰਝਾਇਆ ਜਾਂ ਮੁੜਿਆਇਆ ਮਹਾਰਾਜ ਦੇ ਕੋਲ। ਗੁਰੂ ਮੁਸਕਾਨੇ ਮਰਦਾਨੇ ਦੇਖਿਓ ਥਾਨ ਕੋ। ਗੁਰੂ ਮਹਾਰਾਜ ਥੋੜਾ ਥੋੜਾ ਹੱਸੇ, ਕਹਿਣ ਲੱਗੇ ਮਰਦਾਨਾ ਕੀ ਤੂੰ ਅੰਦਰਲਾ ਥਾਂ ਦੇਖ ਆਇਆ ਹੈ? ਕਹਿ ਨਹੀਂ ਜਾਣਦੇ ਕੈਸੇ ਦੇਖੋ ਜਾਏ। ਗੁਰੂ ਮਹਾਰਾਜ ਨੂੰ ਕਹਿਣ ਲੱਗਿਆ ਮਹਾਰਾ ਅੰਦਰ ਤਾਂ ਉਹ ਜਾਣ ਨਹੀਂ ਦੇ, ਕਿਸ ਤਰ੍ਹਾਂ ਮੈਂ ਜਾ ਕੇ ਦੇਖਾਂ ਉੱਥੇ? ਜਾਏ ਜੇ ਮਜੌਰ ਨੈਣ ਬੰਦ ਡੀਠ ਹਾਨ ਕੋ। ਮਹਾਰਾ ਮੈਂ ਜਾਣਾ ਚਾਹੁੰਦਾ ਤੇ ਉਹ ਜਿਹੜੇ ਮਜੌਰ ਬੈਠੇ ਹੈ ਉਹ ਅੱਖਾਂ ਬੰਨਦੇ ਹੈ ਤੇ ਜਿਹੜੀ ਨਿਗਾਹ ਉਹਨੂੰ ਨਾਸ ਕਰਦੇ ਹੈ, ਨਿਗਾਹ ਨਾਲ ਦਿਸਣਾ ਹੈ, ਅੱਖਾਂ ਨਾਲ ਦਿਸਣਾ, ਅੱਖਾਂ ਬੰਨ ਦੇਣੀਆਂ ਤੇ ਨਿਗਾਹ ਦੇ ਨਾਲ ਤਾਂ ਦਿਸਣਾ ਕੁਝ ਨਹੀਂ ਹੈ। ਸੰਗ ਤੁਮ ਆਏ ਬਿਨਾਂ ਦੇਖੇ ਇਹ ਜਾਵੇ ਅਬ। ਮਹਾਰਾਜ ਤੁਹਾਡੇ ਨਾਲ ਮੈਂ ਆਇਆ ਹਾਂ ਤੇ ਹੁਣ ਅੰਦਰ ਜਿਹੜਾ ਕੁਝ ਹੈਗਾ ਉਹਦੇ ਬਿਨਾਂ ਦੇਖੇ ਤੋਂ ਭਲਾ ਮੈਂ ਜੇ ਚਲਾ ਜਾਵਾਂ? ਰਹਿ ਪਛਤਾਵ ਭੇਦ ਹੋਏ ਨਾ ਲਖਾਨ ਕੋ। ਮੇਰੇ ਮਨ ਵਿੱਚ ਪਛਤਾਵਾ ਜਾ ਰਹਿ ਜੂਗਾ ਵੀ ਭੇਦ ਤਾਂ ਜਾਣਿਆ ਨਹੀਂ ਗਿਆ ਵੀ ਅੰਦਰ ਕੀ ਹੈ, ਰੋਕਾਂ ਤੇ ਪੱਟੀ ਬੰਦ ਸੀ ਉੱਥੇ ਕੀ ਫਸਲਾਂ ਲੱਗਣਾ, ਵੀ ਕਿਹਨੂੰ ਮੱਥਾ ਟੇਕਿਆ ਹੈ, ਕਿਹੜੀ ਉਹ ਮੱਥਾ ਟੇਕਣ ਵਾਲੀ ਚੀਜ਼ ਹੈ? ਫੇਰ ਕਬ ਦੇਖੋ ਜੋ ਨਾ ਆਬ ਦੇਖੋ ਜਾਏ ਪ੍ਰਭ। ਮਹਾਰਾ ਫੇਰ ਕਦੋਂ ਦੇਖਿਆ ਜਾਊਗਾ? ਜਦੋਂ ਹੁਣ ਨਾ ਦੇਖਿਆ ਉੱਥੇ ਜਾ ਕੇ ਪਰਮੇਸ਼ਰ ਸਤਿਗੁਰੂ ਜੀ ਮੋਕੋ ਦੇਖ ਰਾਏ ਪੁੰਨ ਕੀ ਜੈ ਪ੍ਰਸਥਾਨ ਕੋ। ਅੰਦਰ ਲਜੋ ਕੁਛ ਪਿਆ ਮੈਨੂੰ ਦਿਖਾ ਕੇ ਨਾ ਫੇਰ ਅੱਗੇ ਕਿਸੇ ਪਾਸੇ ਨੂੰ ਚੱਲਣਾ ਕਰਿਓ ਜੀ। ਸਵਈਆ ਦੇਖਣ ਚਾਹੇ ਵਿਸਾਲ ਇਤੀ ਤੁਜ। ਮਹਾਰਾਜ ਬੋਲੇ ਕਹਿੰਦੇ ਮਰਦਾਨੇ ਜੇ ਅੰਦਰ ਜਾ ਕੇ ਤੇ ਇੰਨੀ ਤੈਨੂੰ ਚਾਹਨਾ ਪਾ, ਬਹੁਤ ਹੀ ਚਾਹਨਾ ਦੇਖਣ ਦੀ। ਜਾਏ ਪਿਖੋ ਅਬ ਕੇ ਮਰਦਾਨਾ। ਗਾਵੇ ਮਰਦਾਨਾ ਹੁਣ ਦੀ ਵਾਰੀ ਜਾ ਕੇ ਫਿਰ ਤੂੰ ਦੇਖ ਲੈ ਸਭ ਕੁਛ। ਦੇਖ ਸਕੈ ਨਾ ਮੁਜਾਵਰ ਤੋਹੇ ਕੋ। ਜਿਹੜੇ ਦਰਵਾਜ਼ੇ ਤੇ ਮਜੌਰ ਜੇ ਬੈਠੇ ਹੈ ਨਾ ਤੈਨੂੰ ਨੀ ਉਹ ਦੇਖ ਸਕਣਗੇ ਮਰਦਾਨੇ ਆ। ਅੰਤਰ ਜਾ ਹੁਣ ਸ਼ੰਕ ਸੁਜਾਨਾ। ਕਹਿੰਦੇ ਸਿਆਣੇ ਮਰਦਾਨੇ ਅੰਧ ਨਿਸ਼ਾਂਕ ਹੋ ਕੇ ਨਿਡਰ ਹੋ ਕੇ ਬੇਫਿਕਰ ਹੋ ਕੇ ਚਲਿਆ ਜਾ, ਤੈਨੂੰ ਨਹੀਂ ਕੋਈ ਦੇਖ ਸਕਿਆ ਕਿ ਤੂੰ ਸਭ ਨੂੰ ਦੇਖੇਗਾ। ਆ ਇਸ ਧਾਰ ਲਈ ਸਿਰ ਪੈ। ਉਸ ਵੇਲੇ ਮਰਦਾਨੇ ਨੇ ਮਹਾਰਾਜ ਦੀ ਜਿਹੜੀ ਆਗਿਆ ਸਿਰ ਤੇ ਧਾਰ ਦੀ ਪਾ ਖਿੜੇ ਮੱਥੇ ਆਗਿਆ ਮੰਨ ਲਈ। ਸੁਣ ਬੈਨ ਵੱਡੋ ਮਨ ਮੈਂ ਹਰ ਖਾਨਾ। ਮਹਾਰਾਜ ਦੇ ਬਚਨ ਸੁਣ ਕੇ ਵੀ ਤੂੰ ਸਭ ਨੂੰ ਦੇਖੇਗਾ ਮਜੌਰ ਤੈਨੂੰ ਦੇਖ ਹੀ ਨਹੀਂ ਸਕਣਗੇ, ਮਨ ਵਿੱਚ ਬਹੁਤ ਖੁਸ਼ ਹੋਇਆ ਹੈ ਵੀ ਗੱਲ ਬਣ ਗਈ ਹੁਣ। ਅੰਤਰ ਤਾਹੇ ਪ੍ਰਵੇਸ਼ ਕਰਾ। ਫੇਰ ਕੀ ਹੈ ਮਰਦਾਨੇ ਨੇ ਉਹਨਾਂ ਮਜੋਰਾਂ ਦੇ ਸਾਹਮਣੇ ਕਹਿੰਦੇ ਉਹ ਬੈਠੇ ਦਰਵਾਜ਼ੇ ਤੇ, ਅੰਦਰ ਪ੍ਰਵੇਸ਼ ਕਰ ਲਿਆ, ਅੰਦਰ ਵੜ ਗਿਆ ਝਟਪਟ। ਸਭ ਅੰਧ ਭਏ ਨਹਿ ਕਾਹੂ ਲਖਾਨਾ, ਸਾਰੇ ਮਜਾਲ ਦੇ ਅੰਨੇ ਹੋ ਗਏ ਆ, ਕਿਸੇ ਨੇ ਜਾਣਿਆ ਹੀ ਨਹੀਂ ਹੈ ਵੀ ਮਰਦਾਨਾ ਅੰਦਰ ਚਲਿਆ ਗਿਆ। ਸਵਈਆ ਅੰਤਰ ਜਾਇਕ ਦੇਖਤ ਕਿਆ, ਇਸ ਤਰ੍ਹਾਂ ਕਹਿੰਦੇ ਕਾਬੇ ਮੰਦਿਰ ਦੇ ਅੰਦਰ ਤੇ ਜਾ ਕੇ ਭਲਾ ਮਰਦਾਨਾ ਭਲਾ ਕੀ ਦੇਖਦਾ ਹੈ। ਇੱਕ ਪਾਹਨ ਮੂਰਤ ਭੂਰ ਧਰੀ, ਇੱਕ ਪੱਥਰ ਦੀ ਤਕੜੀ ਸਾਰੀ ਜੀ ਕਹਿੰਦੇ ਮੂਰਤੀ ਉੱਥੇ ਰੱਖੀ ਹੈ ਗੋਲ ਮੋਲ ਜੀ। ਤੂਸ਼ਨ ਹੋ ਨਿਕਸਾ ਤਬ ਹੀ, ਉੱਥੇ ਕੀ ਸੀ ਪੱਥਰ ਦੀ ਮੂਰਤੀ ਸੀ, ਉਹ ਦੇਖ ਕੇ ਚੁੱਪ ਚੁਪਾਤਾ ਮਰਦਾਨਾ ਝਟਪਟ ਬਾਹਰ ਨਿਕਲਿਆ ਵੀ ਇਹਨੂੰ ਕੀ ਦੇਖਣਾ, ਇਹ ਤਾਂ ਪੱਥਰ ਬਥੇਰੇ ਪਏ ਆ ਥਾਂ ਥਾਂ। ਢਿੱਗ ਆਇਓ ਤਬੈ ਜਹ ਬੈਠੇ ਹਰੀ, ਹਾਂ ਜਿੱਥੇ ਪਰਮੇਸ਼ਰ ਸਤਿਗੁਰੂ ਜੀ ਬੈਠੇ ਉੱਥੇ ਚੱਲ ਕੇ ਆ ਗਿਆ ਮਰਦਾਨਾ। ਪੂਜਤ ਭੇ ਮਨ ਕੋ ਜੁ ਮਨੋਰਥ, ਪੁੱਛਣ ਲੱਗੇ ਵੀ ਮਰਦਾਨੇ ਜਿਹੜਾ ਤੇਰੇ ਮਨ ਦਾ ਫੁਰਨਾ ਸੀ, ਪੂਰਨ ਕੀਨ ਅਬੈ ਕੇ ਕੀ ਬਰੀ, ਇਹਦੀ ਵਾਰੀ ਭਾਵ ਜਦੋਂ ਹੁਣ ਤੂੰ ਦੂਸਰੀ ਵਾਰੀ ਗਿਆ ਪੂਰਨ ਕਰ ਲਿਆ, ਭਾਵ ਅੰਦਰ ਜਾ ਕੇ ਸਭ ਕੁਛ ਵੇਖ ਆਇਆ ਹੈ। ਕੈਸੇ ਬਿਲੋਕਨ ਕੀਨ ਕਹੋ, ਵੀ ਮਰਦਾਨੇ ਹੁਣ ਤੂੰ ਅੰਦਰ ਗਿਆ ਕਿਸ ਤਰ੍ਹਾਂ ਦਾ, ਉੱਥੇ ਕੁਛ ਵੇਖਣਾ ਕੀਤਾ ਸਾਨੂੰ ਵੀ ਦੱਸ। ਮਰਦਾਨਾ ਤਬੈ ਗੁਰਸੋਂ ਉਚਰੀ, ਉਸ ਮਰਦਾਨੇ ਦੇ ਮਰਦਾਨੇ ਨੇ ਸਤਿਗੁਰੂ ਦੇ ਸਾਥਿਓਂ ਬਚਨ ਕਹੇ। ਕਬਿਤ ਕਛੂ ਨਹਿ ਤਾਹਾ ਇੱਕ ਪਾਹਨ ਹੈ ਲਹਾ ਵੱਡ, ਕਾਬੇ ਮੰਦਿਰ ਵਿੱਚ ਕੁਝ ਨਹੀਂ ਪਿਆ, ਇੱਕ ਵੱਡਾ ਸਾਰਾ ਜਿਹਾ ਪੱਥਰ ਪਿਆ ਮੈਂ ਜਾਣਿਆ। ਜਾਂ ਕੋ ਜੋ ਪ੍ਰਸੰਗ ਮੋਕ ਭਾਖ ਕਹਿ ਸੁਣਾਈਏ, ਵੱਡਾ ਸਾਰਾ ਪੱਥਰ ਜਾ ਕਿਉਂ ਰੱਖਿਆ, ਇਹਦਾ ਪ੍ਰਸੰਗ ਮਾਰਾ ਮੈਨੂੰ ਕਹਿ ਕੇ ਤੁਸੀਂ ਸੁਣਾ ਦਈਏ। ਭਇਓ ਕੈਸੇ ਥਾਨ ਜਾਂ ਕੀ ਮਾਨਤਾ ਮਹਾਨ ਨਹੀਂ, ਮਹਾਰਾਜ ਵੀ ਇਹਦੀ ਬੜੀ ਤਕੜੀ ਮੁਸਲਮਾਨਾਂ ਵਿੱਚ ਮਾਨਤਾ, ਕਿਸ ਤਰ੍ਹਾਂ ਇਹ ਐਡਾ ਵੱਡਾ ਪੂਜਨੀਕ ਮਾਨਤਾ ਯੋਗ ਅਸਥਾਨ ਜਾ ਹੋ ਗਿਆ। ਨਹੀਂ ਦੇਖਤ ਦਰਸ ਕਿਉਂ ਹੈ ਨੈਣ ਮੂੰਦ ਜਾਈਏ, ਇਹਦਾ ਵੱਡਾ ਸਾਰਾ ਪੱਥਰ ਜਾ ਅੰਦਰ ਰੱਖਿਆ, ਇਹਨੂੰ ਅੱਖਾਂ ਨਾਲ ਕਿਉਂ ਨਹੀਂ ਦੇਖਦੇ, ਦਰਸ਼ਨ ਕਿਉਂ ਨਹੀਂ ਕਰਦੇ ਇਹਦੇ, ਤੇ ਨੇਤਰ ਜੇ ਬੰਦ ਕਰਕੇ ਕਿਉਂ ਜਾਂਦੇ ਇਸ ਪੱਥਰ ਜੇ ਕੋਲ। ਤੁਰਕ ਕਹਿ ਤ ਬੁੱਤ ਪ੍ਰਸਤੀ ਨਾ ਕੀਜੈ ਅਕਬ, ਗੁਰੂ ਮਹਾਰਾਜ ਜੀ ਇਹ ਜਿਹੜੇ ਮੁਸਲਮਾਨ ਹੈ ਦੂਜਿਆਂ ਨੂੰ ਕਹਿੰਦੇ ਆ ਵੀ ਹਿੰਦੂਆਂ ਵਰਗੀ ਬੁੱਤ ਪ੍ਰਸਤੀ ਨਹੀਂ ਕਰਨੀ, ਬੁੱਤਾਂ ਨੂੰ ਪੱਥਰਾਂ ਨੂੰ ਨਹੀਂ ਪੂਜਣਾ ਚਾਹੀਦਾ। ਜਾਂ ਕੋ ਆਬ ਖੇਕਤ ਹੈ ਸਭਾ ਸਿਰ ਨਾਈਏ, ਕਹਿੰਦੇ ਆਪ ਤਾਂ ਮੁਸਲਮਾਨ ਹੈ, ਵੱਡੇ ਸਾਰੇ ਪੱਥਰ ਨੂੰ ਕਹਿੰਦੇ ਸਿਰ ਨਵਾਈ ਜਾਂਦੇ, ਮੱਥੇ ਟੇਕੀ ਜਾਂਦੇ, ਦੂਜਿਆਂ ਨੂੰ ਕਹਿੰਦੇ ਵੀ ਹਿੰਦੂਆਂ ਬਾਗ ਵੀ ਪੱਥਰ ਨਹੀਂ ਪੂਜਣੇ ਚਾਹੀਦੇ, ਆਪ ਵੀ ਇਹ ਪੱਥਰ ਪੂਜਦੇ ਆ ਸਿਰ ਨਮਾਨ ਵਾ। ਜਾਨ ਤੋ ਹਸੋਹੋ ਸਬੈ ਬਿਦ ਦਇਆ ਕੀ ਜੈ ਦਇਆ ਨਿਦ, ਮਹਾਰਾਜ ਸਭ ਤਰ੍ਹਾਂ ਦਾ ਤੁਸੀਂ ਢੰਗ ਤਰੀਕਾ ਜਾਣਦੇ ਆ ਵੀ ਇੱਥੇ ਪੱਥਰ ਕਿਵੇਂ ਰੱਖਿਆ ਕੀ ਨਹੀਂ ਰੱਖਿਆ, ਤੁਸੀਂ ਕਿਰਪਾ ਕਰਕੇ ਮੈਨੂੰ ਦੱਸ ਦਈਏ, ਰਿਧੀਆਂ ਸਿੱਧੀਆਂ ਦੇ ਮਾਲਕ ਹੋ ਤੁਸੀਂ, ਰਿੱਧ ਸਿੱਧ ਦੇਣ ਹਾਰ ਸੰਸਾ ਕੋ ਮਿਟਾਈਏ, ਰਿਧੀਆਂ ਸਿੱਧੀਆਂ ਦੇਣ ਵਾਲੇ ਹੋਏ ਮੇਰੇ ਮਨ ਦਾ ਸੰਸਾ ਸਭ ਕੁਝ ਕਹਿ ਕੇ ਮਿਟਾ ਦਈਏ ਜੀ। ਕਵਿਤ ਸ੍ਰੀ ਗੁਰੂ ਅਲਾਏ ਪਾਜ ਰਾਖਤ ਦੁਰਾਏ, ਇਹ ਮਹਾਰਾਜ ਬੋਲੇ ਕਹਿੰਦੇ ਮਰਦਾਨਿਆ ਇਹ ਜਿਹੜੇ ਮੁਸਲਮਾਨ ਆ ਇਹ ਵੀ ਆਪਣਾ ਜਿਹੜਾ ਪਾਜ ਹੈ ਨਾ ਪਖੰਡ ਜਿਹਾ ਕਰ ਰਹੇ, ਇਹਨੂੰ ਲੁਕੋ ਕੇ ਰੱਖਦੇ, ਲੁਕੋ ਕੇ ਪਖੰਡ ਕਰਦੇ। ਆਦਿ ਕੋ ਪ੍ਰਸੰਗ ਕਹੋ ਸੋ ਸੁਣ ਲੀਜੀਏ, ਪਹਿਲਾਂ ਦਾ ਪ੍ਰਸੰਗ ਹੈ ਇਹਨਾਂ ਦਾ, ਕਹਿੰਦੇ ਉਹ ਇਹਨਾਂ ਦੇ ਵੱਡ ਵਡੇਰੇ ਕਹਿੰਦੇ ਉਹ ਸਾਥੋਂ ਵੀ ਸੁਣ ਲੈ। ਉਮਾ ਅਰਧੰਗ ਜਾਂ ਕੀ ਪੂਰਨ ਪਿਨਾਕੀ ਲਿੰਗ, ਕਹਿੰਦੇ ਜਿਹੜੀ ਪਾਰਵਤੀ ਅਰਧੰਗੀ ਇਸਤਰੀ ਸ਼ਿਵਜੀ ਦੀ, ਉਹਦਾ ਪਹਿਲੇ ਸਮੇਂ ਤੋਂ ਇੱਥੇ ਕਹਿੰਦੇ ਸ਼ਿਵਲਿੰਗ ਪਿਆ ਹੋਇਆ ਬਾਰੀਆਂ ਜੋਤੀਆਂ ਲਿੰਗਾਂ ਵਿੱਚੋਂ, ਧਰਿਓ ਇਹ ਠੌਰ ਵਿਖੇ ਕਾਬੇ ਕੋਲ ਲਿਖੀਜੀਏ, ਪਤਾ ਨਹੀਂ ਕਹਿੰਦੇ ਕਦੋਂ ਕਦਾਂ ਰੱਖਿਆ ਉਹ ਬਾਰੀ ਜੋਤੀ ਲਿੰਗਾਂ ਵਿੱਚੋਂ ਇੱਕ, ਉਹਦਾ ਇਹ ਸ਼ਿਵਲਿੰਗ ਜਾ ਇੱਥੇ ਰੱਖਿਆ ਹੋਇਆ ਕਾਬੇ ਵਿੱਚ। ਮੰਦਰ ਨਕੋ ਇਹਾਂ ਹੋ ਤੋ ਉਹਦੇ ਆਨ ਮਾਹੇ, ਐਵੇਂ ਮਰਦਾਨੇ ਪਹਿਲਾਂ ਇੱਥੇ ਕੋਈ ਮੰਦਰ ਮੁੰਦਰ ਨਹੀਂ ਸੀ, ਪਹਿਲਾਂ ਤੇ ਇੱਥੇ ਹਰ ਪਾਸੇ ਉਜਾੜ ਹੀ ਉਜਾੜ ਸੀ, ਜਿਹਦੇ ਪੱਥਰ ਜਾ ਇੱਥੇ ਪਿਆ ਹੋਇਆ। ਬਣਿਓ ਜੈਸੇ ਥਾਨ ਤੈਸੋ ਉਚਰੋ ਸੁਨੀਜੀਏ, ਹਾਂ ਜਿਸ ਤਰ੍ਹਾਂ ਦਾ ਕਹਿੰਦੇ ਇੱਥੇ ਅਸਥਾਨ ਬਣਿਆ ਕਾਬਾ ਮੰਦਰ ਬਣਿਆ, ਰੇ ਉੱਥੇ ਨੂੰ ਉਚਾਰਨ ਕਰਕੇ ਅਸੀਂ ਸੁਣਾ ਦਿੰਦੇ ਹਾਂ, ਦੱਸ ਦਿੰਦੇ ਹਾਂ। ਭਇਓ ਇਸ ਦੇਸ਼ ਵਿੱਚ ਖੁਨਕਾਰ ਭੂਪ ਏਕ, ਇਹ ਮਰਦਾਨੇ ਇਸ ਇਲਾਕੇ ਵਿੱਚ ਇੱਕ ਖੁਨਕ ਨਾਮ ਦਾ ਮੁਸਲਮਾਨਾਂ ਦਾ ਵੱਡਾ ਰਾਜਾ ਹੋਇਆ। ਤੁਰਕਨ ਪੱਖ ਵਿਖੇ ਗੱਡ ਹੋਈ ਜਨੀ ਜੀਏ, ਜਿਹੜਾ ਖੁਨਕ ਰਾਜਾ ਸੀ ਮੁਸਲਮਾਨਾਂ ਦੇ ਪਕੜ ਪੱਖ ਵਿੱਚ ਬੜਾ ਤਕੜਾ ਹੀ ਜਾਣ ਲੈ, ਵੀ ਉਹ ਜਿਹੜਾ ਮੁਸਲਮਾਨਾਂ ਦਾ ਜ਼ਿਆਦਾ ਪੱਖੀ ਸੀ, ਹਿੰਦੂਆਂ ਤੋਂ ਪੂਰੀ ਨਫ਼ਰਤ ਕਰਦਾ ਹੈ ਸੀ। ਦੋਹਰਾ ਮਹਾਦੇਵ ਕੋ ਲਿੰਗ ਤਿੰਨ, ਹਾਂ ਕਹਿੰਦੇ ਉਹ ਖੁਨਕ ਪਾ ਰਾਜੇ ਨੇ ਜਦੋਂ ਸ਼ਿਵ ਜੀ ਦਾ ਸ਼ਿਵ ਲਿੰਗ ਜਾ ਇੱਥੇ ਪਿਆ ਦੇਖਿਆ ਜੰਗਲ ਵਿੱਚ, ਦੇਖਤ ਰਿਦ ਉਪ ਜਾਏ, ਦੇਖ ਕੇ ਰਾਜੇ ਨੇ ਕਹਿੰਦੇ ਬੜਾ ਗੁੱਸਾ ਪੈਦਾ ਕੀਤਾ। ਨਿਜ ਸੇਵਕ ਕੋ ਇਵ ਕਹਿਓ, ਉਹ ਰਾਜੇ ਨੇ ਆਪਣੇ ਨੌਕਰ ਚਾਕਰ ਨੂੰ ਇਸ ਤਰ੍ਹਾਂ ਕਿਹਾ, ਦੀਜਾ ਦੂਰ ਉਠਾਏ, ਇਹ ਬੜਾ ਸਾਰਾ ਪੱਥਰ ਜਿਹਾ ਚੱਕ ਕੇ ਦੂਰ ਵਗਾ ਕੇ ਸਿੱਟ ਮਾਰੇ ਨੂੰ ਇੱਥੇ ਕਿਉਂ ਪਿਆ? ਕਬਿਤ ਭਿਜ ਜਬ ਦਾਸ ਭਈ ਪਾਵਕ ਪ੍ਰਕਾਸ਼ ਬਹੁ, ਜਦੋਂ ਉਹਨੇ ਨੌਕਰ ਚਾਕਰ ਰਾਜੇ ਨੇ ਭੇਜੇ ਕਹਿੰਦੇ ਇੱਥੇ, ਫਿਰ ਕਹਿੰਦੇ ਅੱਗ ਕਹਿੰਦੇ ਪ੍ਰਗਟ ਹੋ ਗਈ। ਦੇਸ਼ ਉਪਦੇਸ਼ ਦਾ ਹਲਾਗਿਓ ਹੈ ਅਚਾਨਕੀ, ਅਚਨਚੇਰੀ ਦੇਸਾਂ ਪ੍ਰਦੇਸਾਂ ਵਿੱਚ ਕਹਿੰਦੇ ਸਾੜਾ ਲੱਗਿਆ ਉਸ ਅੱਗ ਦਾ। ਨਗਰ ਅਗਾਰ ਬੀਥ ਚੌਹਟੇ ਬਾਜ਼ਾਰ ਜਰੇ, ਜਿਹੜੇ ਕੋਈ ਵੱਡੇ ਵੱਡੇ ਨਗਰ ਸੀ, ਹੋਰ ਜਿਹੜੇ ਕੋਈ ਘਰ ਸੀ, ਗਲੀਆਂ ਸੀ, ਚੌਂਕ ਸੀ, ਬਾਜ਼ਾਰ ਸੀ, ਉਹ ਕਹਿੰਦੇ ਸਣ ਲੱਗ ਪਏ ਉਸ ਅੱਗ ਨਾਲ। ਉੱਚੀ ਰਜਧਾਨੀ ਭੂਪ ਹੂੰ ਕੀ ਸਾਵਹਾਨ ਕੀ, ਜਿਹੜਾ ਖੁਨਕ ਰਾਜਾ ਸੀ ਨਾ ਉਹਦੀ ਜਿਹੜੀ ਉੱਚੀ ਰਾਜਧਾਨੀ ਸੀ ਉਹ ਵੀ ਕਹਿੰਦੇ ਅੱਗ ਨੇ ਸਾੜ ਕੇ ਨਾਸ ਕਰ ਦਿੱਤੀ। ਐਸੋ ਪ੍ਰਤਾਪ ਪੇਖ ਹੱਥ ਜੋਰ ਠਾਂਡ ਪਏ, ਇਸ ਤਰ੍ਹਾਂ ਦਾ ਕਹਿੰਦੇ ਪ੍ਰਤਾਪ ਦੇਖ ਕੇ ਸਾਰੇ ਮੁਸਲਮਾਨ ਰਾਜੇ ਦੇ ਸਮੇਤ ਹੱਥ ਜੋੜ ਕੇ ਖੜਿਆ ਹੋ ਗਏ। ਹਿਰਦੇ ਤੇ ਬਿਸਾਰੀ ਜੋ ਹੁਤੀ ਰੀਤ ਮਾਨ ਕੀ, ਰਾਜੇ ਦੇ ਅੰਦਰ ਕਹਿੰਦੇ ਹੰਕਾਰ ਵਾਲੀ ਰੀਤੀ ਸੀ ਨਾ ਹਿਰਦੇ ਤੋਂ ਉਹਨੇ ਭੁਲਾ ਦੀ, ਬੰਦਾ ਬਾਰ ਬਾਰ ਬਹੁ ਬੇਨਤੀ ਬਖਾਨ ਬਾਨੀ, ਆਪਣੇ ਮੁਖ ਤੋਂ ਬੇਨਤੀਆਂ ਕਹਿ ਕਹਿ ਕੇ ਬਾਰ ਬਾਰ ਉੱਥੇ ਟੇਕਣ ਲੱਗਿਆ ਉਹ ਖੁਨਕ ਰਾਜਾ। ਦਾਸ ਭਇਓ ਆਏ ਪਦ ਗਹੇ ਨੇ ਜਪਾਨ ਕੀ, ਆਪਣਾ ਹੱਥਾਂ ਨਾਲ ਆ ਕੇ ਉਹਨੇ ਕਹਿੰਦੇ ਇਸ ਪੱਥਰ ਦੇ ਚਰਨ ਫੜ ਲਏ ਤੇ ਦਾਸ ਹੋ ਗਿਆ, ਸੇਵਕ ਬਣ ਗਿਆ। ਕਬਿਤ ਭਈ ਜਬ ਰੈਨ ਤਾਂ ਸੁਪਨੇ ਮੈਂ ਕਹੇ ਬੈਨ, ਐਵੇਂ ਮਰਦਾਨੇ ਜਦੋਂ ਰਾਤ ਹੋਏ ਆਈ ਤਸੋਂ ਉਸ ਖੁਨਕ ਰਾਜੇ ਨੂੰ ਕਹਿੰਦੇ ਸੁਪਨੇ ਦੇ ਵਿੱਚ ਇਸ ਤਰ੍ਹਾਂ ਬਚਨ ਕਹੇ, ਇਸੀ ਉਠੌਰ ਮੇਰੋ ਭਲ ਮੰਦਰ ਬਨੀਜੀਏ, ਵੇ ਖੁਨਕ ਰਾਜਾ ਇਸ ਥਾਂ ਤੇ ਮੇਰਾ ਚੰਗਾ ਜਿਹੜਾ ਵੱਡਾ ਸਾਰਾ ਮੰਦਰ ਬਣਾ ਦੇਈਏ। ਜਾਏ ਨੈਨ ਮੂੰਦ ਮੱਦ ਹੋਏ ਸਭ ਕਾਜ ਸਿੱਧ, ਸੁਪਨੇ ਵਿੱਚ ਹੀ ਕਿਹਾ ਗਿਆ ਵੀ ਨੇਤਰ ਬੰਦ ਕਰਕੇ ਇਹਦੇ ਵਿੱਚ ਜਾਵੇ, ਜਿਹੜਾ ਅੱਖਾਂ ਬੰਨ ਕੇ ਜਾਏਗਾ ਉਹਦੇ ਸਾਰੇ ਕੰਮ ਸਿੱਧ ਹੋਇਆ ਕਰਨਗੇ। ਕਰੋ ਜੇ ਨਾ ਐਸੀ ਬੇਦ ਵੱਡੋ ਦੁੱਖ ਪਾਈਏ, ਇਸ ਤਰ੍ਹਾਂ ਦਾ ਤਰੀਕਾ ਨਹੀਂ ਕਰੋਗੇ ਭਾਵੇਂ ਇੱਥੇ ਮੰਦਰ ਨਹੀਂ ਬਣਾਓਗੇ, ਅੱਖਾਂ ਬੰਨ ਕੇ ਨਹੀਂ ਜਾਓਗੇ, ਫਿਰ ਬੜਾ ਤਰ੍ਹਾਂ ਦੁਖੀ ਦੁੱਖ ਪਾਓਗੇ। ਭਈ ਜਾਬ ਭੋਰ ਬਨਵਾਈ ਇਹ ਠੌਰ ਨਿਰਪ, ਮਰਦਾਨੇ ਜਦੋਂ ਸਵੇਰ ਹੋਈ ਫਿਰ ਉਹ ਖੁਨਕ ਰਾਜੇ ਨੇ ਇਹ ਜਗ੍ਹਾ ਜਿਹੜੀ ਬਣਾ ਤੀ ਇੱਥੇ ਵੱਡਾ ਸਾਰਾ ਮੰਦਰ ਬਣਾ ਤਾ। ਮੰਦਰ ਹੈ ਸੁੰਦਰ ਸਥਾਨ ਸੁਖਦਾਈਏ, ਇਸ ਤਰ੍ਹਾਂ ਕਹਿੰਦੇ ਇਹ ਜਿਹੜਾ ਸੁਖ ਦੇਣ ਵਾਲਾ ਮੁਸਲਮਾਨ ਕਹਿੰਦੇ ਸੋਹਣਾ ਅਸਥਾਨ ਬਣਿਆ ਕਾਬਾ, ਬਿਨਾਂ ਬੰਦ ਨੈਣ ਜਾਏ ਅੰਧ ਹੋਇ ਲਿਖਾਏ ਨਾਹੀਂ, ਇਹਨਾਂ ਦਾ ਇਹ ਖਿਆਲ ਆ ਵੀ ਬਿਨਾਂ ਅੱਖਾਂ ਤੋਂ ਬੰਨੇ ਤੋਂ ਜਿਹੜਾ ਚਲਾ ਜਾਂਦਾ ਅੰਨਾ ਹੋ ਜਾਂਦਾ, ਉਹਨੂੰ ਲਿਖਾਏ ਨਾਹੀਂ ਕਹਿੰਦੇ ਉਹਨੂੰ ਦਿਸਦਾ ਨਹੀਂ ਹੈ, ਉਹਨੂੰ ਦੇਖਣਾ ਬੰਦ ਹੋ ਜਾਂਦਾ, ਅੰਨਾ ਹੋ ਜਾਂਦਾ ਹੈ। ਤਬ ਹੀ ਸਥਾਪਨਾ ਕੁਕੀਨ ਇਹ ਗਾਈਏ, ਹਾਂ ਤਦੋਂ ਦਾ ਕਹਿੰਦੇ ਇਸ ਸਥਾਨ ਤੇ ਮੰਦਰ ਦੇ ਵਿੱਚ ਜਿਹੜਾ ਪੱਥਰ ਜਿਹਾ ਹੈ ਉਹ ਖੁਨਕ ਰਾਜੇ ਨੇ ਸਥਾਪਨ ਕੀਤਾ ਟਿਕਾਈ ਦਾ ਉਹ ਕਿਹਾ ਜਾਂਦਾ ਹੈ, ਮੁਸਲਮਾਨ ਲੋਕ ਕਹਿੰਦੇ ਹਨ। ਇਸ ਤਰ੍ਹਾਂ ਕਹਿੰਦੇ ਪਹਿਲਾਂ ਇਹ ਜਾੜੀ ਜਾੜ ਸੀ, ਜਦੋਂ ਇਹ ਇਸ ਸਥਾਨ ਤੇ ਕਹਿੰਦੇ ਆ ਵੱਡਾ ਸਾਰਾ ਰਲ ਮਿਲ ਕੇ ਮੰਦਰ ਬਣਾਇਆ ਗਿਆ, ਫਿਰ ਆਪੋ ਵਿੱਚ ਹੀ ਦੋ ਧੜੇ ਬਣ ਗਏ। ਉਹ ਕਹਿੰਦੇ ਵੀ ਇਹ ਜਿਹੜਾ ਸੰਗੇ ਅਸਵਦ ਹੈ ਇਹ ਪਵਿੱਤਰ ਪੱਥਰ ਹੈ, ਇਹਨੂੰ ਅਸੀਂ ਆਪਣੇ ਹੱਥਾਂ ਨਾਲ ਰੱਖਣਾ, ਦੂਜਾ ਕੋਈ ਅਸੀਂ ਰੱਖਣਾ ਹੈ। ਕਹਿੰਦੇ ਅਖੀਰੀ ਫਿਰ ਸਭ ਨੇ ਕਿਹਾ ਵੀ ਜਿਹੜੇ ਮੁਹੰਮਦ ਸਾਹਿਬ ਪੈਗੰਬਰ ਸਾਹਿਬ ਜੀ ਹੈ ਉਹ ਆਪਣੇ ਘਰ ਕਮਲਾਂ ਨਾਲ ਇੱਥੇ ਇਸ ਮੰਦਿਰ ਵਿੱਚ ਸੰਗੀ ਅਸਵਦ ਨੂੰ ਇਹ ਜਿਹੜਾ ਪੱਥਰ ਜਿਹਾ ਇਹਨੂੰ ਟਿਕਾਉਣਗੇ। ਕਹਿੰਦੇ ਇਸ ਤਰ੍ਹਾਂ ਮਾਮਲ ਸਾਹਿਬ ਨੇ ਇਹਨੂੰ ਟਿਕਾਇਆ ਸੀ ਤਦੋਂ ਦਾ ਟਿਕਿਆ ਇਹ। ਸੋ ਅਸਲ ਹੈ ਇਹ ਉਹ 12 ਜੋਤੀਰਲਿੰਗਾਂ ਵਿੱਚੋਂ ਸ਼ਿਵ ਜੀ ਦਾ ਸ਼ਿਵ ਲਿੰਗ ਹੀ ਹੈ। ਸਵਈਆ ਹੈ ਬਲਵਾਨ ਮਹੇਸ਼ ਵੱਡੋ। ਮਹਾਰਾਜ ਕਹਿੰਦੇ ਵੀ ਜਿਹੜਾ ਸ਼ਿਵ ਜੀ ਭਗਵਾਨ ਆ ਬੜਾ ਤਕੜਾ ਬਲ ਵਾਲਾ ਹੈ। ਬਨਵਾਏ ਭਲੋ ਇਹ ਥਾਨ ਮਹਾਨਾ। ਕਹਿੰਦੇ ਉਹ ਖਨਕ ਰਾਜੇ ਨਟਰਾਤਮਕ ਆ ਕੇ ਨਾ ਗਲਾ ਕੇ ਸਾੜ ਕੇ ਆਪਣਾ ਸਥਾਨ ਬੜਾ ਤਕੜਾ ਬਣਾ ਲਿਆ ਮੁਸਲੇ ਤੋਂ। ਅੰਤਰ ਮੱਜਨ ਤਾਹੇ ਕਰਾਵਤ। ਇਸ ਤਰ੍ਹਾਂ ਮੁਸਲਮਾਨ ਕਹਿੰਦੇ ਆ ਵੀ ਜਿਹੜਾ ਅੰਦਰ ਆ ਕੇ ਰਾਤ ਨੂੰ ਜਿਹੜੇ ਫਰਿਸ਼ਤੇ ਆ ਇਹ ਕਹਿੰਦੇ ਸੰਗੀ ਅਸਵਦ ਦਾ ਇਸ਼ਨਾਨ ਕਰਾਉਂਦੇ। ਆਵਤ ਬਾਹਰ ਨੀਰ ਟਰਾਨਾ। ਫਿਰ ਜਿਹੜਾ ਬਾਹਰ ਪਾਣੀ ਟੜਕੇ ਆ ਜਾਂਦਾ ਉਹਦੇ ਫਿਰ ਇਹ ਚਰਨਾਂ ਮਤ ਲੈਂਦੇ ਆ ਪੀਂਦੇ ਵੀ ਹਨ ਤੇ ਇਸ ਤਰ੍ਹਾਂ ਅੱਖਾਂ 'ਤੇ ਵੀ ਛਿੜਕੇ ਜੇ ਮਾਰਦੇ ਆ ਤਬਲ ਵਾਜਾਂ ਦੇ ਵੀ ਲਾਉਂਦੇ ਹਨ। ਲੈ ਕਰ ਮੈਂ ਹਜ ਆਨ ਕਰੈ ਇਹ। ਇਸ ਤਰ੍ਹਾਂ ਆ ਕੇ ਇੱਥੇ ਉਹ ਪਾਣੀ ਜਾ ਲੈ ਕੇ ਪੀ ਲੈਂਦੇ ਆ ਨਾਲੇ ਅੱਖਾਂ 'ਤੇ ਲਾ ਲੈਂਦੇ ਆ ਨਾਲੇ ਤਬਲਾ ਜਾਂਦੇ ਲਾ ਲੈਂਦੇ ਆ ਉਹ ਹਜ ਕਰਦੇ ਇੱਥੇ ਯਾਤਰਾ ਕਰਦੇ। ਜਾਣਤ ਹੈ ਸਭ ਦੁੱਖ ਮਿਟਾਨਾ। ਇਉਂ ਹਜੀ ਕਰਕੇ ਨਾ ਫਿਰ ਜਾਣਦੇ ਮੁਸਲਮਾਨ ਵੀ ਅੱਜ ਸਾਡੇ ਜਿੰਨੇ ਜ਼ਿੰਦਗੀ ਵਿੱਚ ਗੁਨਾਹ ਕੀਤੇ ਸੀ ਪਾਪ ਕੀਤੇ ਉਹ ਮਿਟ ਗਏ ਹਨ। ਇਉਂ ਸੁਣ ਕੇ ਸਭ ਹੀ ਬਤੀਆਪਨ। ਇਸ ਤਰ੍ਹਾਂ ਮਰਦਾਨਾ ਸਾਰੀ ਗੱਲਬਾਤ ਸੁਣ ਕੇ ਸਤਿਗੁਰੂ ਜੀ ਤੋਂ ਭੈਣ ਭਨੈ ਗੁਰ ਸੋ ਮਰਦਾਨਾ। ਮਰਦਾਨਾ ਫਿਰ ਸਤਿਗੁਰੂ ਦੇ ਸਾਥ ਬਚਨ ਕਹਿਣ ਲੱਗ ਪਿਆ। ਸਵਈਆ ਹਾਨਹ ਅੰਧ ਭਇਓ ਪਿਖ ਤੇ। ਲੱਗਿਆ ਮਹਾਰਾਜ ਸੁਪਨੇ ਵਿੱਚ ਤਾਂ ਰਾਜੇ ਨੂੰ ਕਿਹਾ ਸੀ ਨਾ ਵੀ ਅੱਖਾਂ ਬੰਨ ਕੇ ਇੱਥੇ ਆਵੇ ਇਸ ਕਰਕੇ ਸਾਰੇ ਮੁਸਲਮਾਨ ਅੱਖਾਂ ਬੰਨ ਕੇ ਆਉਂਦੇ ਆ ਤੇ ਮੈਂ ਤੁਹਾਡੇ ਬਚਨਾਂ ਨਾਲ ਅੰਦਰ ਅੱਖਾਂ ਬੰਨਾਂ ਤੋਂ ਵਿੱਚ ਲਿਆ ਗਿਆ ਮੈਦਾਨ ਨਾ ਉਹਨਾਂ ਹੋਇਆ ਨਹੀਂ। ਇੱਕ ਔਰ ਸੰਦੇਹ ਉਸ ਦੇਹ ਮਿਟਾਈ। ਇੱਕ ਹੋਰ ਵੀ ਸੰਸਾ ਮਾਰਾ ਮੇਰੇ ਮਨ ਵਿੱਚ ਉੱਠਿਆ ਹੋਵੇ ਤੁਸੀਂ ਮਾਰਾ ਖੋਲ ਕੇ ਮਿਟਾ ਦਿਓ ਖਤਮ ਕਰ ਦਿਓ ਜੀ। ਹਿੰਦੂ ਕੋ ਕਾਫਰ ਕਿਉਂ ਉਚਰੈ। ਮਾਰਾ ਇਹ ਜਿਹੜੇ ਹਿੰਦੂ ਲੋਕ ਹੈ ਉਹਨਾਂ ਨੂੰ ਇਹ ਮੁਸਲਮਾਨ ਕਿਉਂ ਕਾਫਰ ਕਹਿੰਦੇ ਹੈ ਭਾਵੇਂ ਨਸ਼ੁਕਰੇ ਕਿਉਂ ਕਹਿੰਦੇ ਆ ਕਿਰਤ ਕਣ ਕਿਉਂ ਕਹਿੰਦੇ ਆ ਨਾਸਤਕ ਕਿਉਂ ਕਹਿੰਦੇ ਆ। ਆਪਾਂ ਕਹਿੰਦੇ ਇਹ ਬੜਾ ਨਾਸਤਕ ਹੈ ਇਹ ਨਸ਼ੁਕਰਾ ਇਹ ਕਿਰਤ ਕਣ ਹੈ। ਇਹ ਮੁਸਲਮਾਨਾਂ ਦੀ ਬੋਲੀ ਹੈ ਵੀ ਜਿਹੜਾ ਕਰਤਾਰ ਨੂੰ ਰੱਬ ਨੂੰ ਨਾ ਮੰਨੇ ਉਹਨੂੰ ਇਹ ਕਾਫਰ ਕਹਿੰਦੇ। ਜਿਵੇਂ ਆਪਾਂ ਕਹਿੰਦੇ ਇਹ ਤਾਂ ਸਾਕਤ ਹੈ ਰੱਬ ਨਾਲੋਂ ਟੁੱਟਿਆ ਮਨੁੱਖ ਹੈ। ਇਹ ਅੱਜ ਕੱਲ੍ਹ ਤਰਕਸੀਲ ਜਿਵੇਂ ਜਾਂ ਬਣੀ ਹੋਈ ਹੈ ਇਹ ਵੀ ਨਹੀਂ ਮੰਨਦੇ ਕਿਸੇ ਨੂੰ ਨਾ ਸੈਟੀ ਵਾਲੇ ਇਹ ਸਮਝ ਲਓ ਉਹਨਾਂ ਦੇ ਖਿਆਲ ਅਨੁਸਾਰ ਕਾਫਰ ਹੀ ਹੈ। ਅਸੀਂ ਇਹ ਕਹਿ ਦਿੰਦੇ ਹਾਂ ਵੀ ਇਹ ਨਾਸਤਕ ਹੈ ਜੀ ਜਾਂ ਨਸ਼ੁਕਰੇ ਹੈ ਜਾਂ ਕਿਰਤ ਕਣ ਹੈ। ਸੋ ਇਸ ਤਰ੍ਹਾਂ ਕਹਿੰਦੇ ਵੀ ਇਹ ਮਹਾਰਾਜ ਹਿੰਦੂਆਂ ਨੇ ਕਿਉਂ ਕਾਫਰ ਕਹਿੰਦੇ ਆ ਵੀ ਇਹ ਖੁਦਾ ਨੂੰ ਨਹੀਂ ਮੰਨਦੇ ਨਾਸਤਿਕ ਹਨ। ਇਹ ਜਾਣਤ ਹੈ ਨਿਜ ਤੇ ਲਗਤਾਈ। ਇਹ ਵੇਖੋ ਹਿੰਦੂਆਂ ਨੂੰ ਆਪਣੇ ਨਾਲੋਂ ਵਾਲਾ ਇਹ ਬਹੁਤ ਨਿਉਂ ਜਾਣਦੇ ਹੈ ਵੀ ਇਹ ਨਿਸ਼ੁਕਰੇ ਕਿਰਤ ਕਣ ਹੈ ਖੁਦਾ ਤੋਂ ਟੁੱਟੇ ਹੋਏ ਲੋਕ ਹੈ। ਸ੍ਰੀ ਗੁਰ ਬੈਨ ਭਨੈ ਤਬ ਹੀ। ਗੁਰੂ ਮਹਾਰਾਜ ਸੁਣ ਕੇ ਮਰਦਾਨੇ ਨੇ ਤਦੋਂ ਫਿਰ ਵਚਨ ਕਹਿਣ ਲੱਗੇ ਹਾਂ ਇਹ ਆਪ ਹੀ ਕਾਫਰ ਔਰੇ ਬਤਾਏ। ਮਰਦਾਨੇ ਆਪ ਹੀ ਕਾਫਰ ਹੈ ਆਪ ਹੀ ਨਿਸ਼ੁਕਰੇ ਆਪ ਹੀ ਨਾਸਤਕ ਆਪ ਹੀ ਪੱਥਰ ਪੂਜੀ ਜਾਂਦੇ ਹੈ ਤੇ ਦੂਜਿਆਂ ਨੂੰ ਕਹਿੰਦੇ ਪੱਥਰ ਪੂਜਾ ਨਿਸ਼ੁਕਰੇ ਕਿਰਤ ਕਣ ਹੈ ਆਪ ਹੀ ਇਹ। ਸ੍ਰੀ ਕਰਤਾਰ ਦਇਆ ਤੁਝ ਪੈ। ਬਾਕੀ ਜਿਹੜਾ ਤੂੰ ਮਰਦਾਨੇ ਕਹਿੰਦਾ ਵੀ ਮੈਂ ਨੀ ਅੰਨਾ ਹੋਇਆ ਕਹਿੰਦੇ ਤੇਰੇ ਤੇ ਵਾਹਿਗੁਰੂ ਦੀ ਦਇਆ ਹੈਗੀ ਹੈ। ਨਹੀਂ ਅੰਧ ਭਇਓ ਇਹ ਠੌਰ ਦਿਖਾਈ। ਹਾਂ ਤੂੰ ਨੀ ਅੰਨਾ ਹੋਇਆ ਜਿਸ ਕਰਕੇ ਕਰਤਾਰ ਨੇ ਦਇਆ ਕਰਕੇ ਤੈਨੂੰ ਇਹ ਜਗ੍ਹਾ ਦਿਖਾ ਦਿੱਤੀ ਹੈ। ਦੋਹਰਾ ਮਰਦਾਨਾ ਬਿਗਸਿਓ ਸੁਨਤ। ਮਰਦਾਨਾ ਸਾਰਾ ਕੁਛ ਸੁਣ ਸੁਣ ਕੇ ਬਹੁਤ ਹੀ ਹੱਸਿਆ ਹੈ। ਬੈਠ ਰਹੇ ਤੇ ਹਿਠਾਰ, ਉਸ ਵੇਲੇ ਫਿਰ ਮਰਦਾਨਾ ਤੇ ਗੁਰੂ ਮਹਾਰਾਜ ਉਸ ਜਗ੍ਹਾ ਹੀ ਬੈਠੇ ਰਹੇ। ਇਸ ਪ੍ਰਕਾਰ ਬੀਤੇ ਉਹ ਦਿਵਸ, ਇਸ ਤਰ੍ਹਾਂ ਬੈਠਿਆਂ ਬੈਠਿਆਂ ਉਹਦੀ ਵਾਰ ਦੇ ਅੰਦਰ ਬਾਹਰ ਜਾ ਦਿਨ ਲੰਘ ਗਿਆ। ਕਹਿਤੇ ਜਗ ਸਿਰ ਮੌਰ, ਗੁਰੂ ਮਹਾਰਾਜ ਦੇ ਬਚਨ ਕਹਿੰਦੇ ਮਰਦਾਨੇ ਨੂੰ ਸਭ ਕੁਝ ਦੱਸਦਿਆਂ ਦਿਨ ਜਾ ਲੰਘ ਗਿਆ, ਸ਼ਾਮ ਹੋਇਆ ਹੀ ਹੈ। ਸਵਈਆ ਰੈਨ ਭਈ ਪੁਨ ਆਨ ਜਬੈ, ਜਦੋਂ ਕਹਿੰਦੇ ਉਹ ਸੂਰਜ ਛਿਪ ਗਿਆ ਰਾਤ ਜੀ ਹੋਇਆ ਹੀ ਹੈ। ਤਿਹ ਥਾਨ ਵਿਖੇ ਗੁਰ ਕੀਨੋ ਹੈ ਡੇਰਾ, ਗੁਰੂ ਮਹਾਰਾਜ ਨੇ ਕਹਿੰਦੇ ਉਸ ਅਸਥਾਨ ਤੇ ਜਾ ਕੇ ਆਪਣਾ ਡੇਰਾ ਜਾ ਕਰ ਲਿਆ, ਆਸਣ ਜਾ ਲਾ ਲਿਆ ਨੇੜੇ ਜੇ ਹੋ ਕੇ। ਦੰਭ ਦਹੇ ਜਿਨ ਸੋਏ ਰਹੇ, ਹਾਂ ਜਿਨ੍ਹਾਂ ਨੇ ਪਖੰਡ ਨੂੰ ਦਗਦ ਕੀਤਾ ਦੁਨੀਆਂ ਵਿੱਚ, ਉਹ ਮਹਾਰਾਜ ਕਹਿੰਦੇ ਇਸ ਤਰ੍ਹਾਂ ਲੇਟ ਕੇ ਉੱਥੇ ਸੌ ਰਹੇ। ਤਿਹ ਧੌਲ ਦਿਸ਼ਾ ਕੀ ਪਾਵਨ ਪੈਰਾ, ਮਹਾਰਾਜ ਨੇ ਆਪਣੇ ਜਿਹੜੇ ਪਵਿੱਤਰ ਚਰਨਾਂ ਨੇ ਉਹ ਜਿਹੜਾ ਕੱਬ ਹੈ ਨਾ ਉਹਦੇ ਤਰਫ ਨੂੰ ਕੀਤੇ ਹੋਏ ਹੈ। ਜਾਮਨੀ ਜਾਮ ਰਹੀ ਜਬ ਹੀ, ਜਦੋਂ ਕਹਿੰਦੇ ਪੈਰ ਇੱਕ ਰਾਤ ਬਾਕੀ ਰਹਿ ਗਈ ਹੈ। ਇੱਕ ਜੀਵਨ ਨਾਮ ਮੁੱਲਾਂ ਤਿੰਨ ਹੇਰਾ, ਇੱਕ ਜੀਵਨ ਨਾਮ ਦਾ ਮੁੱਲਾ ਸੀ ਉਸਨੇ ਦੇਖਿਆ ਵੀ ਆ ਕੌਣ ਹੈ, ਕਾਬੇ ਵੱਲ ਨੂੰ ਪੈਰ ਪਸਾਰ ਕੇ ਪਿਆ ਹੋਇਆ। ਫੇਰਨ ਕੋ ਵੱਢਣੀ ਤੇ ਆਵਤ, ਕਹਿੰਦੇ ਉਹ ਸਭ ਤੋਂ ਪਹਿਲਾਂ ਤਿੰਨ ਘੰਟੇ ਰਾਤ ਰਹਿੰਦਿਆਂ ਝਾੜੂ ਫੇਰਨ ਹੋਏ ਵਾਸਤੇ ਆਉਂਦਾ ਹੁੰਦਾ ਸੀ। ਕ੍ਰੋਧ ਕਰਾ ਬਹੁ ਬੈਨ ਕਠੋਰਾ, ਉਹਨੇ ਕਹਿੰਦੇ ਵੇਖ ਕੇ ਮਹਾਰਾਜ ਦੇ ਚਰਨ ਕਾਬੇ ਵੱਲ ਨੂੰ ਕਹਿੰਦੇ ਬੜਾ ਕ੍ਰੋਧ ਕੀਤਾ ਤੇ ਕਰੜਾ ਹੀ ਬੋਲਿਆ ਫਿਰ ਉਹ। ਦੋਹਰਾ ਲਾਤ ਪ੍ਰਹਾਰੀ ਪ੍ਰਭੂ, ਇੰਨਾ ਗੁੱਸੇ ਵਿੱਚ ਆਇਆ ਜੀਵਨ ਨੇ ਕਹਿੰਦੇ ਆਉਂਦਿਆਂ ਸਾਰ ਮਹਾਰਾਜ ਦੇ ਲੱਤ ਮਾਰਨਾ ਕੀਤੀ। ਜੀਵਨ ਆਤਮਤ ਹੀਨ, ਜੀਵਨ ਮੁੱਲਾ ਬੜਾ ਬਹੁਤਾ ਬੁੱਧੀ ਤੋਂ ਹੀਣਾ ਨਿਕੰਮਾ। ਬਹੁ ਬੋਲਤ ਦੁਰ ਬਚਨ ਕੋ, ਮਹਾਰਾਜ ਨੂੰ ਬੜੇ ਖੋਟੇ ਬਚਨ ਬੋਲਦਾ। ਔਰ ਨਰਨ ਸਮਚੀਨ, ਜਿਵੇਂ ਕੋਈ ਹੋਰ ਆਮ ਮਨੁੱਖ ਜੇ ਹੁੰਦੇ ਉਹਨਾਂ ਦੇ ਸਮਾਨ ਸਤਿਗੁਰਾਂ ਨੂੰ ਜਾਣ ਕੇ। ਕਬਿਤ ਕੀ ਤੂੰ ਤੇ ਆਏ ਕੋ ਹੈ ਮਤ ਅਨ ਜਾਣ ਤੇ। ਜੀਵਨ ਮੁੱਲਾ ਗੁੱਸੇ ਵਿੱਚ ਭਰਿਆ ਬੋਲਿਆ ਕਿੱਧਰੋਂ ਤੂੰ ਆਇਆ, ਤੂੰ ਕੌਣ ਹੈ, ਤੇਰੀ ਬੁੱਧੀ ਬੜੀ ਅਣਜਾਣ ਬੇਸਮਝਾਂ ਵਾਲੀ ਹੈ। ਮੰਦਰ ਰਸੂਲ ਦੇਸ਼ ਚਰਨ ਪਸਾਰੇ ਹੈ, ਜਿਹੜਾ ਕਹਿੰਦੇ ਰਸੂਲ ਦਾ ਮੰਦਰ ਹੈ ਜਿੰਨੇ ਉਹ ਖੁਦਾ ਵੱਲੋਂ ਭੇਜੇ ਹੋਏ ਪੈਗੰਬਰ ਹੈ ਉਹਨਾਂ ਨੂੰ ਇਹ ਰਸੂਲ ਕਹਿੰਦੇ ਹੈ। ਜਿਵੇਂ ਇੱਧਰ ਅਸੀਂ ਆ ਕਹਿੰਦੇ ਅਵਤਾਰ ਆ ਗਿਆ ਹੈ, ਇਹਨਾਂ ਦੀ ਬੋਲੀ ਹੈ ਰਸੂਲ ਹੈ। ਇਹ ਜਿੰਨੇ ਖੁਦਾ ਵੱਲੋਂ ਪੈਗੰਬਰ ਪੈਗਾਮ ਦੇਣ ਵਾਸਤੇ ਭੇਜੇ ਹੈ ਉਹਨਾਂ ਨੂੰ ਰਸੂਲ ਕਹਿੰਦਾ। ਇਸ ਤਰ੍ਹਾਂ ਵੀ ਇਹ ਜਿਹੜਾ ਪੈਗੰਬਰ ਰਸੂਲ ਹੈ ਉਹਦੀ ਤਰਫ ਤੂੰ ਆ ਚਰਨ ਜੇ ਫਲਾਏ ਚਰਨ ਕੀਤੇ ਹੋਏ ਹੈ। ਕੌਣ ਹੈ ਇਮਾਨ ਤੇਰੋ, ਹਿੰਦੂ ਕਹਿ ਤੁਰ ਕਟੇਰੋ, ਇਹ ਦੱਸ ਤੇਰਾ ਕਿਹੜਾ ਇਮਾਨ ਕਿਹੜਾ ਧਰਮ ਹੈ, ਤੂੰ ਹਿੰਦੂ ਹੈ ਕਿ ਮੁਸਲਮਾਨ ਹੈ, ਤੇਰਾ ਧਰਮ ਡੋਲ। ਉੱਠ ਕੇ ਨਿਕਸ ਦਿਨ ਤੋਹ ਦੁੱਖ ਵਾਰੇ ਹੈ, ਉੱਠ ਕੇ ਇੱਥੋਂ ਨਿਕਲ ਜਾ ਨਹੀਂ ਤਾਂ ਤੇਰੇ ਭਰੇ ਜਿਹੜੇ ਦਿਲ ਤੋਂ ਦੁੱਖ ਦੇਣ ਵਾਲੇ ਆ ਗਏ ਆ, ਬਹੁਤ ਔਖਾ ਹੋਊਗਾ। ਇਸ ਥਾਨ ਕੌਣ ਕਾਜ ਆਇਓ ਹੈ ਨਿਲਾਜ ਦੌਰ, ਗੁੱਸੇ ਵਿੱਚ ਭੁੱਟ ਭੋਰਿਆ ਬੋਲਿਆ ਜੀਵਨ ਮੁੱਲਾ, ਕਹਿੰਦੇ ਇਸ ਇੱਥੇ ਕਿਸ ਕੰਮ ਆਇਆ ਤੂੰ, ਲੱਜਾ ਭਰ ਬਿਸ਼ਰਮਾ ਦੌੜ ਜਾ ਇੱਥੋਂ। ਜਾਨੀ ਨਾ ਸਿਫਤ ਜੋ ਮੁਹੰਮਦ ਪਸਾਰੇ ਹੈ, ਉਹ ਕਹਿੰਦੇ ਮੁਹੰਮਦ ਦੀ ਸਿਫਤ ਮਹਿਮਾ ਨਹੀਂ ਜਾਣੀ ਹੈ, ਕਹਿੰਦੇ ਉਹਨੂੰ ਭੁਲਾ ਛੱਡਿਆ ਤੇ ਇੱਧਰ ਤੂੰ ਚਰਨ ਕਰੀ ਪਿਰਿਆ। ਸਰੋਣ ਸੁਨ ਬੈਨ ਗੁਣ ਐਨ ਗਤ ਦੈਨ ਬੋਲੇ, ਗੁਰੂ ਮਹਾਰਾਜ ਜੀਵਨ ਮੁੱਲਾਂ ਦੇ ਬਚਨਾਂ ਨੂੰ ਸੁਣ ਕੇ ਮੁਕਤੀ ਦੇਣ ਦੇ ਘਰ, ਗੁਣਾਂ ਦੇ ਘਰ ਮੁਕਤੀ ਦੇਣ ਵਾਲੇ ਇਉਂ ਬੋਲੇ। ਚਲਤ ਚਲਤ ਮਗ ਪਗ ਹਮ ਹਾਰੇ ਹੈ, ਕਹਿੰਦੇ ਵੀ ਰਸਤਾ ਬੜਾ ਤਗੜਾ ਸੀ, ਚਰਨਾਂ ਨਾਲ ਚਲਦਿਆਂ ਚਲਦਿਆਂ ਸਾਡੇ ਪੈਰ ਹੰਭ ਗਏ, ਥੱਕ ਗਏ ਅਸੀਂ। ਕਬਿਤ ਚੱਲੇ ਪ੍ਰੰਥ ਚੱਲੇ ਪੰਥ ਭਇਓ ਸ਼ਰਮ ਥਾਕ ਭਏ ਬਿਹਬਲ, ਰਸਤੇ ਵਿੱਚ ਬਹੁਤਾ ਚੱਲੇ ਸੀ ਇਸ ਕਰਕੇ ਕਹਿੰਦੇ ਸਾਨੂੰ ਥਕੇਵਾ ਹੋ ਗਿਆ, ਥਾਕੇ ਅਸੀਂ ਬਿਆਕਲ ਜੇ ਹੋ ਗਏ, ਕੋ ਸੁਧ ਨ ਰਹੀ ਨਾ ਹੈ ਪੈਰ ਕਿਤ ਕੀਜੀਏ। ਸਾਨੂੰ ਤਾਂ ਕਹਿੰਦੇ ਹਮਿਆ ਥੱਕਿਆ ਨੂੰ ਕੋਈ ਹੋਸ਼ ਹੀ ਨਹੀਂ ਰਹੀ ਹੈ, ਵੀ ਪੈਰ ਕਿੱਧਰ ਨੂੰ ਕਰੀਏ। ਭਇਓ ਅਨ ਜਾਣ ਦੋਸ਼ ਜਾਂ ਤੇ ਕੀਜੈ ਥੋੜੋ ਰੋਸ, ਇਸ ਕਰਕੇ ਬਿਨਾਂ ਜਾਣੇ ਤੋਂ ਇਹ ਦੋਸ਼ ਜਿਹਾ ਹੋ ਗਿਆ, ਜਿਸ ਕਰਕੇ ਵੀ ਥੋੜਾ ਕੁ ਘੱਟ ਗੁੱਸਾ ਕਰ ਦੂ। ਐਸੇ ਐਸੋ ਆਬ ਕੀਜੈ ਮਾਮ ਚਰਨ ਗਹੀਜੀਏ। ਮੁੱਲਾ ਜੀਵਨ ਹੁਣ ਤੂੰ ਇਸ ਤਰ੍ਹਾਂ ਕਰ ਲੈ, ਸਾਡੇ ਚਰਨਾਂ ਨੂੰ ਫੜ ਲੈ, ਪਕੜ ਲਾ। ਉੱਠਨੇ ਕੋ ਜੋਰਨ ਹੈ ਜਾਂ ਕੋ ਕਹੋ ਤੁਜ ਪਾਹੇ, ਕਿਉਂਕਿ ਅਸੀਂ ਹੰਬੇ ਜ਼ਿਆਦਾ ਹੋਏ ਹਾਂ, ਉੱਠਣ ਦਾ ਸਾਡੇ ਵਿੱਚ ਬਲ ਨਹੀਂ ਰਿਹਾ, ਇਸ ਕਰਕੇ ਤੇਰੇ ਪਾਸ ਅਸੀਂ ਕਹਿ ਰਹੇ ਇਸ ਤਰ੍ਹਾਂ। ਐਂਚੋ ਨਿਜ ਹੱਥ ਸੰਗ ਔਰ ਦਿਸ਼ ਕੀਜੀਏ, ਸਾਡੇ ਚਰਨ ਜੇ ਫੜ ਕੇ ਨਾ ਖਿੱਚ ਕੇ ਹੋਰ ਦੀ ਹੋਰ ਤਰਫ ਤੂੰ ਕਰ ਦਈਏ। ਆਏ ਪਰ ਦੇਸੀ ਨਹਿ ਜਾਣੇ ਹਮ ਬਾਤ ਵੈਸੀ, ਅਸੀਂ ਪ੍ਰਦੇਸ਼ ਵਿੱਚੋਂ ਪ੍ਰਦੇਸੀ ਆਏ ਹਾਂ, ਅਸੀਂ ਇਹ ਗੱਲ ਨਹੀਂ ਜਾਣਦੇ ਸੀ ਵੀ ਇੱਧਰ ਨੂੰ ਚਰਨ ਕਰਨੇ ਕਿ ਨਹੀਂ ਕਰਨੇ ਹਨ। ਜੈਸੀ ਭਾਵੈ ਤੈਸੀ ਕਾਰ, ਚਿੱਤ ਮੈਂ ਨਾ ਖੀਜੀਏ। ਉਹ ਮੁੱਲਾ ਜੀਵਨ ਜਿਵੇਂ ਤੈਨੂੰ ਪਾਉਂਦੀ ਉਵੇਂ ਕਰ ਲਾ, ਚਿੱਤ ਵਿੱਚ ਐਵੇਂ ਨਾ ਕਿ ਜਿਵੇਂ ਨਾ ਕਿ ਚੀਚੀਆਂ ਜੀਆਂ ਬੱਟੀ ਜਾਈਏ। ਦੋਹਰਾ ਜਿੱਤ ਦਿਸ਼ ਨਹੀਂ ਖੁਦਾਏ ਘਰ, ਬਾਕੀ ਵੀ ਜੀਵਨ ਮੁੱਲਾ ਜਿਸ ਤਰ੍ਹਾਂ ਖੁਦਾ ਦਾ ਘਰ ਹੈ ਨਹੀਂ ਹੈ, ਤਾਂ ਜਾਣੇ ਉਹ ਮਨ ਮਾਰ ਆਪਣੇ ਮਨ ਵਿੱਚ ਜਾ ਰਿਹਾ ਵੀ ਇੱਧਰ ਖੁਦਾ ਦਾ ਘਰ ਹੈ ਨਹੀਂ ਹੈ। ਕਰੋ ਮੁਲਾਨੇ ਤਿਤ ਦਿਸ਼ਾ, ਉਸ ਤਰਫ ਨੂੰ ਸਾਡੇ ਚਰਨ ਫੜ ਕੇ ਕਰਦੇ ਮੁੱਲਾ। ਬਰਜਤ ਤੁਝ ਕੋ ਨਾ, ਬਿਲਕੁਲ ਤੈਨੂੰ ਨਹੀਂ ਕੋ ਰੋਕੇਗਾ, ਦੋ ਸਾਥੀ ਨਾਲ ਨਹੀਂ ਰੋਕਣਗੇ, ਅਸੀਂ ਵੀ ਨਹੀਂ ਰੋਕਾਂਗੇ। ਕਬਿਤ ਮੁੱਲਾ ਰੇ ਸ਼ਕੀਨੀ ਗਏ ਹੈ ਲੀਨੋ ਹੈ ਚਰਨ ਗੋਰਾ। ਸੁਣ ਕੇ ਮੁੱਲਾ ਜੀਵਨ ਨੇ ਗੁੱਸਾ ਜਾ ਕੀਤਾ, ਮਹਾਰਾਜ ਦੇ ਚਰਨ ਜੇ ਆਪਣਾ ਹੱਥਾਂ ਵਿੱਚ ਫੜ ਲਏ। ਬਲ ਸੌਂਕ ਘਸੀਟ ਔਰ ਦਿਸ਼ਾ ਭਰਮਾਏ ਹੈ, ਕਹਿੰਦੇ ਆਪਣਾ ਬਲ ਲਾ ਕੇ ਘੜੀਸਿਆ ਤੇ ਹੋਰ ਤਰਫ ਨੂੰ ਹੀ ਜਿਹੜੇ ਚਰਨ ਜੇ ਭਰਮਾਏ ਘੁਮਾਏ ਇਸਨੇ। ਕਾਬਾ ਸੰਗ ਚੱਲਿਓ ਨੀਰ, ਨੌਕਾ ਜਿਮ ਹਲ ਹਲਿਓ ਤਾਪ, ਕਹਿੰਦੇ ਉਸੇ ਵੇਲੇ ਜਿਹੜਾ ਕਾਬਾ ਮੰਦਰ ਹੈ ਉਸੇ ਤਰਫ ਨੂੰ ਦੂਸਰੀ ਤਰਫ ਨੂੰ ਕਹਿੰਦੇ ਚਲਿਆ ਗਿਆ। ਤਦੋਂ ਭਇਓ ਥਿਰ ਜਾਏ ਕੇ ਚਰਨ ਸੁਹਾਏ ਹੈ, ਜਿਵੇਂ ਬੇੜੀ ਕਹਿੰਦੇ ਨਾਲ ਘੁੰਮ ਜਾਂਦੀ ਨਾ ਪਾਣੀ ਵਿੱਚ, ਇਸੇ ਤਰ੍ਹਾਂ ਮਹਾਰਾਜ ਦੇ ਚਰਨਾਂ ਨਾਲ ਹੀ ਬੇੜੀ ਵਾਂਗੂ ਚੱਲਿਆ ਕਾਬਾ। ਫਿਰ ਜਦੋਂ ਮਹਾਰਾਜ ਦੇ ਚਰਨ ਇਸ਼ਤ ਹੋ ਗਏ, ਉਸੇ ਤਰਫ ਹੀ ਜਿੱਧਰ ਚਰਨ ਗਏ ਉਸੇ ਤਰਫ ਹੀ ਕਹਿੰਦੇ ਕਾਬਾ ਸੋਭਨੀਕ ਹੋ ਗਿਆ, ਇੱਜ਼ਤ ਹੋ ਗਿਆ। ਹਟਿਓ ਜਬ ਦੇਖਿਓ ਜੇ ਤੇ ਪਾਗ ਤੇ ਤੇ ਕਾਬਾ ਗਏ, ਜਦੋਂ ਇਹ ਜੀਵਨ ਮੁੱਲਾ ਹਟਿਆ ਤੇ ਦੇਖਿਆ ਤੇ ਜਿੱਧਰ ਕਹਿੰਦੇ ਚਰਨ ਹੈ ਉੱਧਰ ਹੀ ਕਾਬਾ ਚਲਿਆ ਗਿਆ। ਮੂੜ ਮਤ ਬੇਸਮ ਨਾ ਕਛੂ ਜਾਣ ਪਾਏ ਹੈ, ਮੂਰਖ ਮਤ ਮਾਲਾ ਕਹਿੰਦੇ ਚਰਜਾ ਹੋ ਗਿਆ, ਕੋਈ ਨੇ ਜਾਣ ਨਹੀਂ ਪਾਇਆ ਵੀ ਓਂ ਕਿਉਂ ਹੋ ਗਿਆ ਹੈ। ਹੱਥ ਵਿਖਿਆ ਪਾਏ ਜਿਉ ਜਿਉ ਹੋਤ ਨਾ ਡੁਲਾਏ ਮਨ, ਜਿਵੇਂ ਹੱਥ ਵਿੱਚ ਮਹਾਰਾਜ ਦੇ ਚਰਨ ਲੈ ਕੇ ਕਹਿੰਦੇ ਉਹ ਡੁਲਾਉਂਦਾ ਚਲਾਉਂਦਾ ਨਾ ਹਲਾਉਂਦਾ ਚਲਾਉਂਦਾ, ਉਸੇ ਤਰ੍ਹਾਂ ਹੀ ਤਿਉ ਤਿਉ ਧੌਲ ਸੰਗ ਸੋ ਮੁਨਾਰਨ ਡੁਲਾਏ ਹੈ, ਉਵੇਂ ਉਵੇਂ ਜਿਹੜੇ ਕਾਬੇ ਦੇ ਬਣੋ ਕਹਿੰਦੇ ਉੱਪਰ ਮੁਨਾਰੇ ਜੇ ਗੁੰਮ ਜੇ ਬਣੇ ਉਹ ਵੀ ਕਹਿੰਦੇ ਡੋਲਦੇ ਉਵੇਂ ਝੂਲਦੇ ਹਿਲਦੇ, ਜਿਵੇਂ ਮਹਾਰਾਜ ਦੇ ਚਰਨਾਂ ਨੂੰ ਹਿਲਾਉਂਦਾ ਚਲਾਉਂਦਾ ਐਵੇਂ ਹੀ ਉਹ ਹਿਲਦੇ ਚੁਲਦੇ ਆ ਸਾਰੇ। ਸਵਈਆ ਲੱਜਤ ਹੋਏ ਗਯੋ ਤਬ ਜੀਵਨ, ਜਿਹੜਾ ਇਹ ਜੀਵਨ ਮੁੱਲਾ ਬਹੁਤ ਸ਼ਰਮਿੰਦਤ ਜਿਹਾ ਹੋ ਗਿਆ। ਭੇਦ ਕੋ ਜਾਣਤ ਹੈ ਨਾ ਗਵਾਰਾ, ਐਸਾ ਗਵਾਰ ਐਸਾ ਵਿਸਨ ਜੈ ਮਹਾਰਾਜ ਦਾ ਭੇਤ ਨਹੀਂ ਜਾਣ ਰਿਹਾ। ਸ਼ੋਰ ਦਏ ਪਦ ਕਾਬਾ ਭਯੋ ਥਿਰ, ਜਦੋਂ ਮਹਾਰਾਜ ਦੇ ਚਰਨ ਛੱਡ ਦਿੱਤੇ ਉਸ ਵੇਲੇ ਕਾਬਾ ਵੀ ਇਸਤਤ ਹੋ ਗਿਆ ਹੈ। ਮੰਦ ਮਤੀ ਕੀ ਇਹ ਕ੍ਰੋਧ ਵਪਾਰਾ, ਫਿਰ ਤਾਂ ਭੈੜੀ ਮਤ ਵਾਲੇ ਨੇ ਹੋਰ ਜ਼ਿਆਦਾ ਗੁੱਸਾ ਕੀਤਾ। ਕੋਉ ਚੱਲੈ ਨਾ ਜਬੈ ਬਸ ਤਾਂ ਛਿੰਨ, ਉਹ ਸਮੇਂ ਜਦੋਂ ਕੋਈ ਬਸ ਨੀ ਨਾ ਚੱਲਦਾ ਸਤਿਗੁਰਾਂ ਤੇ ਇਸ ਮੁੱਲਾਂ ਦਾ। ਪੂਰ ਕਠੋਰ ਹੋ ਬਚਨ ਉਚਾਰਾ, ਹਾਂ ਕਹਿੰਦੇ ਬੋੜਾ ਹੀ ਕਹਿੰਦੇ ਕਰੜਾ ਹੋ ਕੇ ਇਹਨੇ ਸਖਤ ਜਿਹਾ ਬਚਨ ਕਿਹਾ ਸਤਿਗੁਰਾਂ ਨੂੰ। ਤੂਰਨ ਬਾਹਰ ਕੋ ਨਿਕਸੋ, ਕਹਿੰਦੇ ਉਹ ਛੇਤੀ ਦੇ ਕੇ ਆਓ ਕਾਬੇ ਤੋਂ ਮੰਦਰ ਤੋਂ ਬਾਹਰ ਨਿਕਲ ਜਾਓ ਤੁਸੀਂ। ਰਹਿਬੇ ਹਿਤ ਲਾਓ ਨਥੋਰ ਅਵਾਰਾ, ਵਾਸਤੇ ਰਹਿਣ ਵਾਸਤੇ ਕੁਛ ਜਿਹੜੀ ਦੇਰੀ ਨਾ ਲਾਓ, ਝਟਪਟ ਬਾਹਰ ਨਿਕਲ ਜਾਓ। ਦੋਹਰਾ, ਸੱਚ ਬਤਾਓ ਤੂੰ ਕੌਣ ਹੈ? ਫਿਰ ਮੁੱਲਾ ਕਹਿਣ ਲੱਗਿਆ, ਸੱਚ ਦੱਸੋ ਤੁਸੀਂ ਕੌਣ ਹੋ? ਹਿੰਦਨ ਜੈਸੀ ਰੀਤ, ਜਿਹੜੀ ਮਰਜ਼ਾਦਾ ਹਿੰਦੂਆਂ ਵਰਗੀ ਲੱਗਦੀ, ਮੁਸਲਮਾਨ ਕਿਉਂ ਕਰ ਸਕੇ? ਜਿਹੜਾ ਮੁਸਲਮਾਨ ਹੁੰਦਾ ਇਸ ਤਰ੍ਹਾਂ ਦੀ ਰੀਤੀ ਭਲਾ ਕਿਵੇਂ ਕਸਦਾ? ਕਾਬੇ ਮੰਦਿਰ ਵੱਲ ਨੂੰ ਕਿਵੇਂ ਪੈਰ ਕਰ ਸਕਦਾ? ਜੋ ਐਸੀ ਵਿਪਰੀਤ ਉਲਟੀ ਰੀਤੀ ਮੁਸਲਮਾਨ ਤਾਂ ਕਰਦਾ ਨੀ। ਇਉਂ ਲੱਗਦਾ ਵੀ ਤੁਹਾਡੀ ਰੀਤੀ ਮੁਸਲਮ ਹਿੰਦੂਆਂ ਦੀ, ਹਿੰਦੂ ਹੋਣੇ ਤੁਸੀਂ। ਸੁਬਹ ਵਕਤ ਕੀ ਸੈਨ ਕੋ, ਕਿਉਂਕਿ ਇੱਕ ਸਵੇਰ ਦਾ ਸਮਾਂ ਹੈ ਤੇ ਤੁਸੀਂ ਲੰਮੀਆਂ ਤਾਣ ਕੇ ਪਏ ਹੋਏ। ਜਾਨਤ ਨਹੀਂ ਨਿਵਾਜ, ਹਜੇ ਮੁਸਲਮਾਨ ਹੁੰਦੇ ਫਿਰ ਸਵੇਰੇ ਉੱਠ ਕੇ ਤੁਸੀਂ ਫਜਰ ਦੀ ਨਮਾਜ਼ ਗੁਜ਼ਾਰਦੇ, ਨਮਾਜ਼ ਪੜ੍ਹਦੇ ਹੋ, ਪੜ੍ਹ ਨਹੀਂ ਰਹੇ? ਕਿਸਤੇ ਆਏ ਗਵਾਰ ਤੂੰ, ਹੋ ਤੂੰ ਬੇਸਮਝਾ ਕਿੱਥੋਂ ਚੱਲ ਕੇ ਆ ਗਿਆ ਇਹੋ ਜਿਹਾ ਬਿਨਾਂ ਨਮਾਜ਼ ਗੁਜ਼ਾਰਨ ਤੋਂ? ਨਾ ਇਮਾਨ ਕੀ ਲਾਜ, ਆਪਣੇ ਧਰਮ ਦੀ ਕੋਈ ਮਾੜੀ ਮੋਟੀ ਲੱਜਿਆ ਨੀ, ਸ਼ਰਮ ਨੀ? ਉੱਠ ਬੈਠੇ ਸ੍ਰੀ ਗੁਰ ਤਬ ਹੈ, ਉਸ ਵੇਲੇ ਗੁਰੂ ਮਹਾਰਾਜ ਕਹਿੰਦੇ ਉੱਠ ਕੇ ਝਟਪਟ ਬਹਿ ਗਏ। ਸੁਮਤੀ ਦੇਣ ਵਿਸਾਲ, ਬੜੀ ਭਾਰੀ ਕਹਿੰਦੇ ਅਕਲ ਬੁੱਧ ਦੇਣ ਵਾਸਤੇ। ਨੀਕੀ ਕਰਨ ਨਿਵਾਜ ਕੋ, ਇਹ ਚੰਗੀ ਜਿਹੜੀ ਸਭ ਤੋਂ ਵਧੀਆ ਨਿਵਾਜ ਹੈ ਉਹਨੂੰ ਕਰਨ ਵਾਸਤੇ। ਕਹਿ ਸਲੋਕ ਤੇ ਹਿਕਾਲ, ਉਸਨੇ ਮਹਾਰਾਜ ਨੇ ਆਪਣੇ ਮੁੱਖੋਂ ਇੱਕ ਸਲੋਕ ਕਿਹਾ ਵੀ ਅਸਲੀ ਜਿਹੜੀ ਨਿਵਾਜ ਹੈ ਨਾ ਸਵੇਰ ਦੀ ਜਾਂ ਬਾਕੀ ਦੁਪਹਿਰ ਦੇ ਸਮੇਂ ਦੀ ਸ਼ਾਮ ਦੀ ਉਹ ਆ ਹੈ, ਆ ਜਿਹੜਾ ਉਹੀ ਗੋਡਿਆਂ ਤੇ ਹੱਥ ਰੱਖ ਲਏ, ਕਿਤੇ ਮੱਥੇ ਤੇ ਰੱਖ ਲਏ, ਕਿਤੇ ਹੇਠਾਂ ਤੱਤੀ ਦੇ ਸਜਦਾ ਜਾ ਕਰ ਲਿਆ, ਉਹ ਨਹੀਂ ਨਿਵਾਜ। ਅਸਲੀ ਨਿਵਾਜ ਦੱਸਣ ਵਾਸਤੇ ਮਹਾਰਾ ਉੱਠ ਕੇ ਬੈਠ ਗਏ। ਪੰਜ ਨਿਵਾਜਾ ਵਕਤ ਪੰਜ, ਗੁਰੂ ਮਹਾਰਾਜ ਕਹਿੰਦੇ ਵੀ ਪੰਜ ਨਿਵਾਜਾਂ ਹਨ, ਪੰਜ ਉਹਨਾਂ ਦੇ ਸਮੇਂ ਹਨ। ਪੰਜਾ ਪੰਜੇ ਨਾਂ, ਤੇ ਜਿਹੜੇ ਪੰਜਾਂ ਨਿਵਾਜਾਂ ਦੇ ਪੰਜੇ ਨਾਂ ਹੈ, ਇੱਕ ਫਜਰ ਦੀ ਹੈ, ਇੱਕ ਜੌਹਰ ਦੀ ਹੈ, ਇੱਕ ਮਗਰਬ ਦੀ ਹੈ, ਇਸ ਤਰ੍ਹਾਂ ਇਸੇ ਤਰ੍ਹਾਂ ਅੱਗੇ ਇੱਕ ਇਸਾ ਦੀ ਹੈ ਅਖੀਰਲੀ ਫਜਰ ਦੀ, ਗੌਹਰ ਜੌਹਰ ਦੀ ਅਤੇ ਮਗਰਬ ਦੀ, ਇਸੇ ਤਰ੍ਹਾਂ ਅਸਰ ਦੀ ਅਤੇ ਇਸ਼ਾ ਦੀ। ਇਹ ਪੰਜਾਂ ਨਮਾਜ਼ਾਂ ਦੇ ਪੰਜੇ ਨਾਂ ਹੈ ਅਤੇ ਪੰਜ ਉਹਨਾਂ ਦੇ ਪੜ੍ਹਨ ਦੇ ਸਮੇਂ ਨੇ। ਸੂਰਜ ਚੜ੍ਹਨ ਤੋਂ ਪਹਿਲਾਂ ਜਿਹੜੀ ਹੈ ਉਹ ਫਜਰ ਦੀ ਨਵਾਜ਼ ਪੜ੍ਹੀ ਜਾਂਦੀ ਹੈ। ਜਦੋਂ ਸੂਰਜ ਢਲ ਜਾਂਦਾ, ਯਾਨੀ ਇੱਕ ਡੇਢ ਵੱਜ ਜਾਂਦਾ, ਉਦੋਂ ਦੂਜੀ ਜੌਹਰ ਦੀ ਪੜ੍ਹੀ ਜਾਂਦੀ ਹੈ। ਜਦੋਂ ਇਸੇ ਤਰ੍ਹਾਂ ਸਾਢੇ ਚਾਰ ਜਾਂ ਚਾਰ ਕੁ ਵੱਜਦੇ, ਉਦੋਂ ਫਿਰ ਮਗਰਬ ਦੀ ਪੜ੍ਹਦੇ ਹੈ ਅਤੇ ਸੂਰਜ ਛਿਪਣ ਦੇ ਨਾਲ ਅਸਰ ਦੀ, ਅਤੇ ਚਾਰ ਘੜੀਆਂ ਜਦੋਂ ਸੂਰਜ ਛਿਪੇ ਨੂੰ ਰਾਤ ਹੋ ਗਈ ਹੋਵੇ ਫਿਰ ਇਸ਼ਾ ਦੀ, ਇਹਨੂੰ ਇਸਰ ਵੀ ਕਹਿੰਦੇ, ਇਸ਼ਾ ਦੀ ਨਵਾਜ਼ ਵੀ ਕਹਿ ਦਿੰਦੇ। ਮਹਾਰਾਜ ਕਹਿੰਦੇ ਇਸ ਤਰ੍ਹਾਂ ਪੰਜ ਨਵਾਜ਼ਾਂ ਹਨ, ਪੰਜ ਉਹਨਾਂ ਦੇ ਪੜ੍ਹਨ ਦੇ ਵਕਤ ਸਮੇਂ ਹਨ ਅਤੇ ਪੰਜਾਂ ਦੇ ਪੰਜੇ ਨਾਂ ਹਨ। ਪਹਿਲਾ ਸੱਚ ਹਲਾਲ, ਸਾਡੇ ਖਿਆਲ ਅਨੁਸਾਰ ਤਾਂ ਕਹਿੰਦੇ ਆ ਪੰਜ ਨਵਾਜ਼ਾਂ। ਸਭ ਤੋਂ ਪਹਿਲੀ ਨਵਾਜ਼ ਦਾ ਪੜ੍ਹਨਾ ਇਹ ਹੈ ਜਿਹੜਾ ਸੱਚ ਬੋਲਣਾ ਹੈ, ਅਤੇ ਦੂਜਾ ਹਲਾਲ ਧਰਮ ਦੀ ਹੱਕ ਦੀ ਕਮਾਈ ਕਰਕੇ ਖਾਣਾ, ਇਸ ਤਰ੍ਹਾਂ ਕਹਿੰਦੇ ਇਹ ਦੂਜੀ ਹੱਕ ਹਲਾਲ ਦੀ ਕਮਾਈ ਕਰਕੇ ਖਾਣਾ ਇਹ ਦੂਜੀ ਨਵਾਜ਼ ਦਾ ਪੜ੍ਹਨਾ ਹੈ। ਤੀਜਾ ਖੈਰ ਖੁਦਾਏ, ਹਾਂ ਤੀਜਾ ਖੁਦਾ ਦੇ ਨਾਂ 'ਤੇ ਜਿਹੜਾ ਕੋਈ ਖੈਰ ਦੇਣੀ ਹੈ, ਪੁੰਨ ਦਾਨ ਕਰਨਾ ਹੈ, ਇਹ ਤੀਜੀ ਨਵਾਜ਼ ਦਾ ਪੜ੍ਹਨਾ ਹੈ। ਚੌਥੀ ਨੀਅਤ ਰਾਸ ਮਨ, ਹਾਂ ਇਸੇ ਤਰ੍ਹਾਂ ਜਿਹੜੀ ਮਨ ਦੀ ਨੀਤ ਭਾਵਨਾ ਰਾਸ ਕੀ ਸਚਿਆਈ ਰੱਖਣੀ, ਮਨ ਦੀ ਨੀਤ ਭਾਵਨਾ ਠੀਕ ਰੱਖਣੀ ਹੈ, ਸੱਚੀ ਰੱਖਣੀ ਹੈ, ਇਹ ਚੌਥੀ ਨਵਾਜ਼ ਦਾ ਪੜ੍ਹਨਾ ਹੈ। ਪੰਜਵੀਂ ਸਿਫਤ ਸਨਾ, ਇਸੇ ਤਰ੍ਹਾਂ ਕਹਿੰਦੇ ਜਿਹੜਾ ਉਹ ਸਿਫਤੀ ਵਾਹਿਗੁਰੂ ਦੀ ਸਿਫਤ ਦਾ ਸੁਣਾਏ ਕਿ ਪਛਾਣੂ ਹੋਣਾ, ਆ ਵਾਹਿਗੁਰੂ ਦੀ ਸਿਫਤ ਦੇ ਵੀ ਕਿਵੇਂ ਕਰੀਦੀ, ਉਹ ਚੰਗੀ ਤਰ੍ਹਾਂ ਪੇਤੀ ਹੋਣਾ, ਪਛਾਣੂ ਹੋਣਾ, ਪਛਾਣ ਕਰਕੇ ਸਿਫਤ ਦੀ ਸਿਫਤੀ ਦੀ ਸਿਫਤ ਕਰਨੀ ਏ ਪੰਜਵੀਂ ਨਵਾਜ ਦਾ ਪੜ੍ਹਨਾ ਹੈ ਕਰਨੀ ਕਲਮਾ ਆਖ ਕੇ ਇਸੇ ਤਰ੍ਹਾਂ ਜਿਹੜੀ ਭਗਤੀ ਦੀ ਕਮਾਈ ਹੈ ਭਗਤੀ ਕਰਨੀ ਹੈ ਇਹ ਕਹਿੰਦੇ ਕਲਮੇ ਦਾ ਪੜ੍ਹਨਾ ਹੈ ਇਹ ਕਲਮੇ ਦਾ ਆਖਣਾ ਹੈ ਤਾਂ ਮੁਸਲਮਾਨ ਕਹਾ ਸਾਰਾ ਕਹਿੰਦੇ ਵੀ ਸਾਡੇ ਖਿਆਲ ਅਨੁਸਾਰ ਜਿਹੜਾ ਇਸ ਤਰ੍ਹਾਂ ਦੀ ਪੰਜ ਨਵਾਜ਼ਾਂ ਪੜ੍ਹਦਾ ਗੁਜ਼ਾਰਦਾ ਅਤੇ ਇਹੋ ਜਿਹਾ ਕਲਮਾ ਪੜ੍ਹਦਾ ਭਗਤੀ ਕਰਨ ਰੂਪ ਕਮਾਈ ਕਰਨ ਤਾਂ ਮੁਸਲਮਾਨ ਸਦਾ ਸਕਦਾ ਅਖਵਾ ਸਕਦਾ ਹੈ ਨਾਨਕ ਜੇਤੇ ਕੂੜਿਆ ਮਹਾਰਾਜ ਕਹਿੰਦੇ ਇਸ ਤੋਂ ਬਗੈਰ ਜਿਹੜੇ ਕਿ ਜਿੰਨੇ ਹਨ ਸਾਰੇ ਕਹਿੰਦੇ ਕੂੜਿਆ ਰਹਿ ਐਵੇਂ ਝੂਠ ਬੋਲਣ ਵਾਲੇ ਹੀ ਹੈ ਵੀ ਅਸੀਂ ਪੰਜ ਨਮਾਜ਼ਾਂ ਪੜ੍ਹਦੇ ਅਸੀਂ ਮੁਸਲਮਾਨ ਹੈ ਕੂੜਾ ਕੂੜੀ ਪਾਏ ਝੂਠਿਆਂ ਦੀ ਜਿਹੜੀ ਕੂੜੀ ਪਾਏ ਵੀ ਪਾਇਆ ਜਿਹੜੀ ਸੋਭਾ ਹੈ ਉਹ ਵੀ ਝੂਠੀ ਹੈ ਕਬਿਤ ਬੈਨ ਸੁਣ ਐਸੇ ਬਸ ਚਲਤ ਨ ਕੈਸੇ ਕੱਛ ਮਹਾਰਾਜ ਦੇ ਬਚਨ ਸੁਣ ਕੇ ਕਿਸੇ ਇਹ ਮੁੱਲਾਂ ਦਾ ਕੋਈ ਬਸ ਨਹੀਂ ਚੱਲਦਾ ਹੈ ਮੁੱਲਾ ਕਹਿ ਕਾਫ ਮੁੱਲਾ ਭਖ ਕਾਫਰਾ ਕਿਉਂ ਕੁਫਰ ਅਲਾਵਈ ਮੁੱਲਾ ਏ ਜੀਵਨ ਕਹਿਣ ਲੱਗਾ ਹੇ ਕਾਫਰਾ ਨਿਸ਼ੁਕਰਾ ਕਿਰਤ ਗਣਾ ਨਾਸਤਗਾ ਕਿਉਂ ਝੂਠ ਬੋਲੀ ਜਾਨਾ ਹੈ ਅੱਲਾ ਨੂੰ ਤੂੰ ਜਾਣੈ ਨਾ ਰਸੂਲ ਕੋ ਪਛਾਣੈ ਕੋ ਤੂੰ ਅੱਲਾ ਨੂੰ ਨਹੀਂ ਜਾਣਦਾ ਹੈ ਇਸੇ ਤਰ੍ਹਾਂ ਜਿਹੜਾ ਉਹਦੇ ਕੋਈ ਰਸੂਲ ਭੇਜੇ ਹੈ ਪੈਗੰਬਰ ਭੇਜੇ ਹੈ ਉਹ ਸਵਾ ਲੱਖ ਇੱਕ ਲੱਖ ਚੌਵੀ ਹਜ਼ਾਰ ਪੈਗੰਬਰ ਹੈ ਇੱਕ ਹਜ਼ਾਰ ਫਰਿਸ਼ਤਾ ਇਹਨਾਂ ਦੇ ਸਵਾ ਲੱਖ ਪੈਗੰਬਰ ਮੰਨੇ ਸਵਾ ਲੱਖ ਪੈਗੰਬਰ ਤਾਂ ਕਿ ਜਿਵੇਂ ਭਗਤ ਕਬੀਰ ਜੀ ਨੇ ਕਿਹਾ ਕਹਿੰਦੇ ਇਸ ਤਰ੍ਹਾਂ ਜਿਹੜੇ ਕੋਈ ਉਹ ਖੁਦਾ ਦੇ ਉਹ ਰਸੂਲ ਭੇਜੇ ਪੈਗੰਬਰ ਭੇਜੇ ਇਹਨਾਂ ਨੂੰ ਤਾਂ ਕੁਛ ਪਛਾਣਦਾ ਹੈ ਆਵੇ ਅਰ ਵੰਗ ਆਬ ਤੋਰ ਮਾਰ ਜਵਾਈ ਕਹੋ ਆਵੇ ਅਰ ਵੰਗ ਆਬ ਤੁਕ ਮਾਰ ਜਾਵਈ ਕਹਿੰਦੇ ਕੋਈ ਅੜਬਜਾ ਆਜੂ ਇੱਥੇ ਤੈਨੂੰ ਮਾਰ ਕੇ ਚਲਾ ਜਾਊਗਾ ਸਾਚੋ ਮਾਮ ਬਾਕ ਜਾਨ ਤੂਰਨ ਭਿਆਨ ਕੀ ਜੈ ਮੇਰਾ ਬਚਨ ਤੂੰ ਸੱਚਾ ਜਾਣ ਲੈ ਬੜੀ ਛੇਤੀ ਇਥੋਂ ਚਾਲਾ ਮਾਰ ਹਾਜੀ ਵੇਖ ਧਰਿਓ ਹਾਜੀ ਢੰਗ ਨੰਦ ਸਾਵਈ ਕਹਿੰਦੇ ਹਾਜੀਆਂ ਵਾਲਾ ਭੇਗ ਜਾ ਧਾਰਿਆ ਹਜ ਕਰਨ ਦਾ ਤੈਨੂੰ ਢੰਗ ਤਾਂ ਦਿਸਦਾ ਨੀ ਕੋਈ ਦਿਸਦੇ ਨੀ ਤੇਰਾ ਢੰਗ ਤਰੀਕਾ ਹਜ ਕਰਨ ਵਾਲਾ ਭੇਦ ਸਾਹਿਬ ਜਾਣੇ ਹਿੰਦੂ ਜਨਮ ਪਛਾਣਿਓ ਤੇਰੋ ਕਹਿੰਦੇ ਮੈਂ ਸਾਰਾ ਤੇਰਾ ਭੇਦ ਜਾਣ ਲਿਆ ਤੇਰਾ ਜਿਹੜਾ ਜਨਮ ਨਾ ਹਿੰਦੂਆਂ ਦੇ ਘਰ ਦਾ ਹੋਇਆ ਲੱਗਦਾ ਹੈ ਆਯੋ ਕੇ ਕਾਜ ਨਹਿ ਸਿਦਕ ਕਮਾਵਈ ਕਹਿੰਦੇ ਇਸ ਕਰਕੇ ਕਿਸ ਕੰਮ ਆਇਆ ਜੇ ਆਇਆ ਤੂੰ ਤੇ ਭਰੋਸਾ ਤਾਂ ਕਮਾਉਂਦਾ ਨੀ ਮੁਹੰਮਦ ਸਾਹਿਬ ਤੇ ਸੰਗਿਆਸ ਭਰੋਸਾ ਤਾਂ ਕਰਦਾ ਨੀ ਫਿਰ ਕਿਸ ਕੰਮ ਆਇਆ ਤੂੰ ਸਵਈਆ ਭੋਰ ਭਈ ਇਹ ਤਾਹੇ ਕੋ ਤਾਹੇ ਕੋ ਬੋਲਤ ਇਸ ਤਰ੍ਹਾਂ ਬੋਲਦਿਆਂ ਬੋਲਦਿਆਂ ਮੁੱਲਾ ਜੀਵਨ ਨੂੰ ਸਵੇਰ ਹੋ ਗਈ ਦਿਨ ਚੜੇ ਆਇਆ ਆਵਤ ਭੇ ਪੁਨ ਔਰ ਮੁਲਾਨੇ ਦਿਨ ਚੜੇ ਕਹਿੰਦੇ ਹੋਰ ਮੁਲਾਣੇ ਚੱਲ ਕੇ ਆ ਗਏ ਉੱਥੇ ਪਿਖ ਧੌਲਰ ਆਨ ਸਥਾਨ ਭਇਓ ਵੇਖਿਆ ਵੀ ਜਿਹੜਾ ਕਾਬਾ ਮੰਦਿਰ ਹੈ ਉਹ ਕਿਸੇ ਹੋਰ ਸਥਾਨ ਤੇ ਚਲਿਆ ਗਿਆ ਹੋਇਆ ਕਿਹ ਕਾਰਨ ਤੇ ਉਰ ਮੈਂ ਬਿਸਮਾਨੇ ਇਹਦੇ ਵਿੱਚ ਬੜੇ ਚਰਨ ਵੀ ਇਹ ਕੀ ਕਾਰਨ ਹੋ ਗਿਆ ਕਾਬਾ ਮੰਦਿਰ ਤਾਂ ਇੱਥੇ ਹੁੰਦਾ ਸੀ ਕਿਤੇ ਹੋਰ ਹੀ ਫਿਰ ਜਾਂਦਾ ਹੈ ਮਿਲ ਬ੍ਰਿੰਦ ਭਏ ਇੱਕ ਠੌਰ ਜਬੈ ਜਦੋਂ ਮੁਲਾਣੇ ਮਿਲ ਕੇ ਇੱਕ ਜਗ੍ਹਾ ਬਹੁਤੇ ਇਕੱਠਿਆਂ ਹੋ ਗਏ ਤਬ ਜੀਵਨ ਜਾਏ ਕਬੈਨ ਬਖਾਨੇ ਜਿਹੜਾ ਜੀਵਨ ਮੁੱਲਾ ਸੀ ਇਹਨੇ ਜਾ ਕੇ ਉਹਨਾਂ ਮੁਲਾਣਿਆਂ ਨੂੰ ਉਹ ਬਚਨ ਕਹੇ ਇੱਕ ਕਾਫਰ ਰੈਨ ਕੁਸੈਨ ਕੀਏ ਉਹ ਮੁਲਾਣੇ ਇੱਕ ਕਾਫਰ ਨੇ ਆ ਕੇ ਨਾ ਰੱਬ ਤੋਂ ਟੁੱਟੇ ਹੋਏ ਨੇ ਰਾਤ ਨੂੰ ਇੱਥੇ ਸੌਣਾ ਕੀਤਾ ਪਗ ਕਾਬੇ ਦਿਸ਼ਾ ਆਪਣੇ ਠਹਿਰਾਨੇ ਰਾਤ ਦੇ ਪੈਣ ਸਮੇਂ ਕਾਬੇ ਮੰਦਰ ਦੀ ਤਰਫ ਉਹਨਾਂ ਨੇ ਪੈਰ ਕਰ ਲਏ ਸਵਈਆ ਮੈਂ ਬਹੁ ਬਾਰ ਹਟਾਏ ਰਹਿਓ ਮੈਂ ਸਵੇਰੇ ਆਇਆ ਬਹੁਤ ਵਾਰੀ ਉਹਨਾਂ ਦੇ ਮੈਂ ਚਰਨਾਂ ਨੂੰ ਹਟਾ ਰਿਹਾ ਹੋਰ ਪਾਸੇ ਕਰ ਰਿਹਾ ਜਬ ਮਾਨੇ ਨਾ ਬੈਨ ਗਹੇ ਪੱਗ ਦੋ ਉਹਨਾਂ ਨੇ ਬਚਨਾ ਨਾ ਮੰਨੇ ਮੈਂ ਫਿਰ ਉਹਨਾਂ ਦੇ ਪੈਰ ਜੇ ਫੜ ਕੇ ਦੋਵੇਂ ਕੀਨ ਘਸੀਟਨ ਜੋਰਕ ਸੰਗ ਆਪਣੇ ਸਰੀਰ ਦੇ ਬਲ ਦੇ ਨਾਲ ਪੈਰਾਂ ਨੂੰ ਘਿਸਣਾ ਕੀਤਾ ਮੈਂ ਪੂਰਾ ਕਰੇ ਦਿਸ਼ ਦੂਸਰੀ ਮੈਂ ਤਬ ਸੋ ਮੈਂ ਫਿਰ ਕਹਿੰਦੇ ਚਰਨ ਘੜੀਸ ਕੇ ਦੂਸਰੀ ਤਰਫ ਜਦੋਂ ਕਰ ਦਿੱਤੇ ਉਹਨਾਂ ਤੇ ਦੇਖਿਓ ਜਬੈ ਫਿਰ ਧੌਲ ਕੋ। ਜਦੋਂ ਮੈਂ ਮੂੰਹ ਜਾ ਫੇਰ ਕੇ ਦੇਖਿਆ ਤੇ ਕਾਬੇ ਦਾ ਜਿਹੜਾ ਉਹ ਮਕਾਨ ਜਾ ਹੈ, ਤੇ ਪੈਰ ਦਿਸ਼ਾ ਕੋ ਸਨਮੁਖ ਹੋਊ। ਫੇਰ ਵੀ ਕਹਿੰਦੇ ਜਿਹੜੇ ਉਹਨਾਂ ਦੇ ਚਰਨ ਹੈ ਉਹ ਕਾਬੇ ਦੇ ਸਾਹਮਣੇ ਹੀ ਹੋਏ। ਮੰਤਰ ਪ੍ਰਵੀਨ ਕਿ ਜੰਤਰ ਨਕੀਨ, ਉਹ ਜਿਹੜੇ ਪਏ ਹੈ ਕੋਈ ਜਾਂ ਤਾਂ ਮੰਤਰ ਮੁੰਤਰ ਵਿੱਚ ਸਿਆਣੇ ਲੱਗਦੇ ਜਾਂ ਕੋਈ ਤਵੀਤਾ ਗਾ ਕਰਨ ਵਿੱਚ ਸਿਆਣੇ ਲੱਗਦੇ। ਵਿਸਾਲ ਕਲਾ ਮੈਂ ਕਦੋਂ ਇਹ ਕੋ, ਜਾਂ ਕੋਈ ਵੀ ਬਹੁਤ ਤਕੜੀ ਤਾਕਤ ਵਾਲਾ ਇਹ ਪਿਆ ਲੱਗਦਾ ਹੈ। ਦੋਹਰਾ ਤੇ ਕੀ ਸੁਧ ਨਹਿ ਮੋਹ ਕੋ, ਉਹ ਜਿਹੜੇ ਪਏ ਨਾ ਲੰਮੀਆਂ ਤਾਣੀ ਉਹਨਾਂ ਦੀ ਮੈਨੂੰ ਨੀ ਕੋਈ ਖਬਰ ਸਾਰ। ਚਲੋ ਪਿਖੋ ਅਬ ਤਾਂ, ਕਹਿੰਦੇ ਚਲੋ ਵੀ ਆਪਾਂ ਹੁਣ ਸਾਰੇ ਹੀ ਵੇਖਦੇ ਹਾਂ। ਹਿੰਦੂ ਤੋਂ ਹਿੰਦੂ ਜਨਮ ਕੇ ਤੁਰਕ ਕੋ, ਇਹ ਵੇਖੋ ਆਪਾਂ ਗੱਲਬਾਤ ਕਰਕੇ ਉਹਨਾਂ ਦਾ ਹਿੰਦੂਆਂ ਦੇ ਘਰ ਦੇ ਜਨਮ ਹੈ ਕਿ ਮੁਸਲਮਾਨਾਂ ਦਾ। ਅਬ ਲੱਗ ਜਾਣਿਓ ਨਾ, ਕਿਉਂਕਿ ਮੈਂ ਤਾਂ ਗੱਲਬਾਤ ਕਰਕੇ ਹੁਣ ਤੱਕ ਜਾਣ ਨੀ ਸਕਿਆ, ਮੈਨੂੰ ਨੀ ਪਤਾ ਲੱਗਿਆ ਵੀ ਮੁਸਲਮਾਨ ਹੈ ਕਿ ਹਿੰਦੂ ਹੈ, ਕਿਉਂਕਿ ਬਾਹਰਲਾ ਫੇਕ ਮਹਾਰਾਜ ਇਹੋ ਜਿਹਾ ਹੀ ਪਾਇਆ ਹੋਇਆ ਸੀ ਜਿਸ ਕਰਕੇ ਪਤਾ ਨੀ ਲੱਗਦਾ ਸੀ। ਕਬਿਤ ਸੁਣ ਕੇ ਮੁਸਲਮਾਨ ਮਨ ਬੇਸਮਾਨੇ ਸਭ, ਕਾਜੀ ਜਿਹੜਾ ਮੁੱਲਾ ਜੀਵ ਨੇ ਉਹਨਾਂ ਤੋਂ ਸੁਣ ਕੇ ਮੁਸਲਮਾਨ ਮੁੱਲਾ ਬੜੇ ਚਰਜੇ ਹੋਏ ਸਾਰੇ। ਕਰੁਣਾ ਨਿਧਾਨ ਕੇ ਸਮੀਪ ਚੱਲ ਆਵਈ, ਸਾਰੇ ਬਣੇ ਬਣਾਇਆ ਟੋਲਾ ਕਿਰਪਾ ਦੇ ਖਜ਼ਾਨੇ ਸਤਿਗੁਰੂ ਦੇ ਕੋਲ ਚੱਲ ਕੇ ਆ ਗਏ। ਪੀਰ ਜੇ ਮੁਲਾਨੇ ਕਾਜੀ ਪੱਖ ਮੈਂ ਮਹਾਨੇ ਹੋ, ਉਹਨਾਂ ਵਿੱਚੋਂ ਜਿਹੜੇ ਬੜੇ ਬੜੇ ਪੀਰ ਸੀ ਹੋਰ ਮੁਲਾਣੇ ਸੀ ਕਾਜੀ ਸੀ ਜਿਹੜੇ ਆਪਣੇ ਪੱਖ ਧੜੇ ਵਿੱਚ ਬੜੇ ਤਕੜੇ ਹੈ ਸੀ। ਦੇਖ ਦੇਖ ਕਾਬੇ ਔਰ ਰਿਦੇ ਵਿਸ ਮਾਵਈ, ਕਾਬੇ ਦੀ ਤਰਫ ਮਹਾਰਾਜ ਦੇ ਚਰਨ ਜੇ ਦੇਖ ਕੇ ਰਿਦੇ ਵਿੱਚ ਬੜੇ ਚਰਜੇ ਹੁੰਦੇ ਹੱਕੇ ਬੱਕੇ ਹੁੰਦੇ ਹਨ। ਬੈਠੇ ਆਨ ਚਾਰੋ ਦਿਸ਼ਾ ਬੁਜ਼ੁਰਗ ਬੋਲੇ ਤਾਬ, ਮਹਾਰਾਜ ਦੇ ਚਾਰੇ ਤਰਫੀ ਆਪ ਬੈਠੇ ਹੈ, ਫਿਰ ਜਿਹੜੇ ਬੜੇ ਬੜੇ ਬਜ਼ੁਰਗ ਨਾ ਬੁੱਢੇ ਉਹ ਬੋਲੇ ਤਦੋਂ, ਹਿੰਦੂ ਕੇ ਤੁਰਕ ਤੁਮ ਰਹੋ ਕੇ ਥਾਵਈ, ਤੂੰ ਹਿੰਦੂ ਹੈ ਕਿ ਮੁਸਲਮਾਨ ਹੈ, ਤੁਸੀਂ ਦੱਸੋ ਕਿਹੜੇ ਥਾਂ ਤੇ ਰਹਿੰਦੇ ਹੋ। ਰੀਤ ਨਾ ਮੁਸਲਮਾਨ ਕਾਬੇ ਦੇ ਸ਼ਪੈਰ ਕੀਨੇ, ਕਿਉਂਕਿ ਤੁਹਾਡੀ ਮੁਸਲਮਾਨਾਂ ਵਾਲੀ ਤਾਂ ਰੀਤੀ ਮਰਜ਼ਾਰਾ ਹੈ ਨਹੀਂ ਹੈ, ਕਾਬੇ ਮੰਦਰ ਦੀ ਤਰਫ ਤੁਸੀਂ ਆਪਣੇ ਚਰਨ ਕੀਤੇ ਹੋਏ। ਸੁਣਿਓ ਗੁਰੂ ਨਾਨਕ ਸ਼ਲੋਕ ਕੋ ਅਲਾਵਈ, ਗੁਰੂ ਮਹਾਰਾਜ ਨੇ ਸੁਣ ਕੇ ਆਪਣੇ ਮੁਖ ਤੋਂ ਫਿਰ ਹੋਰ ਸ਼ਲੋਕ ਇੱਕ ਉਚਾਰਨ ਕੀਤਾ, ਕਥਨ ਕੀਤਾ, ਸੁਣਾਇਆ। ਸ਼ਲੋਕ ਮਹੱਲਾ ਪਹਿਲਾ, ਮਿਹਰ ਮਸੀਤ ਸਿੱਧਕ ਮੁਸੱਲਾ। ਮਹਾਰਾਜ ਕਹਿੰਦੇ ਵੀ ਜਿਹੜਾ ਜੀਆਂ ਤੇ ਮਿਹਰ ਕਰਨੀ ਦਇਆ ਕਰਨੀ ਹੈ ਇਹ ਅਸਲੀ ਮਸੀਤ ਹੈ, ਇਹ ਦਇਆ ਦੀ ਮਸੀਤ ਵਿੱਚ ਰਹਿਣਾ ਚਾਹੀਦਾ, ਦਇਆ ਸਹਿਤ ਰਹਿਣਾ ਚਾਹੀਦਾ, ਤੇ ਜਿਹੜਾ ਖੁਦਾ ਤੇ ਸਿਰਕੀ ਭਰੋਸਾ ਰੱਖਣਾ ਹੈ ਇਹੀ ਕਹਿੰਦੇ ਮੁਸੱਲਾ ਹੈ, ਇਹ ਹੇਠਾਂ ਵਿਛਾਉਣ ਵਾਲੀ ਸਫ ਹੈ। ਹੱਕ ਹਲਾਲ ਕੁਰਾਨ, ਜਿਹੜਾ ਹੱਕ ਕੀ ਹੈ ਸੱਚ ਬੋਲਣਾ, ਇਹ ਕੁਰਾਨ ਦਾ ਪੜ੍ਹਨਾ ਹੈ, ਸੱਚ ਦੀ ਕਮਾਈ ਕਰਕੇ ਕਰਨੀ ਇਹ ਹਲਾਲ ਖਾਣਾ, ਢਾਈ ਛੁਰੀਆਂ ਫੇਰ ਕੇ ਖਾਣਾ ਹੈ। ਸਰਮ ਸੁਨਤ ਸੀਲ ਰੋਜਾ, ਇਸੇ ਤਰ੍ਹਾਂ ਜਿਹੜਾ ਮਾੜੇ ਕੰਮਾਂ ਤੋਂ ਕਹਿੰਦੇ ਸ਼ਰਮ ਰੱਖਣੀ ਹੈ ਜਾਂ ਵਿਰਾਗ ਸਹਿਤ ਹੋਣਾ, ਇਹ ਸੁਨਤ ਕਰਾਉਣੀ ਹੈ, ਜਿਹੜਾ ਸੀਰ ਸਵਾ ਰੱਖਣਾ ਇਹ ਰੋਜ਼ਾ ਰੱਖਣੇ ਹਨ। ਉਹ ਮੁਸਲਮਾਨ ਇਹੋ ਜਿਹਾ ਕਹਿੰਦੇ ਵੀ ਮੁਸਲਮਾਨ ਹੋਣਾ ਚਾਹੀਦਾ ਹੈ। ਕਰਨੀ ਕਾਬਾ ਸੱਚ ਪੀਰ, ਜਿਹੜੀ ਚੰਗੀ ਕਰਨੀ ਹੈ ਨਾ ਇਹ ਹੈ ਕਾਬਾ, ਅਸਲੀ ਕਾਬਾ ਮੰਦਰ ਹੈ, ਤੇ ਜਿਹੜਾ ਸੱਚ ਹੈ ਇਹੀ ਅਸਲੀ ਪੀਰ ਹੈ, ਇਸ ਦੇ ਅੰਦਰ ਭਗਤੀ ਦੇ ਕਰਦਿਆਂ ਜਿਹੜਾ ਸੱਚ ਬੋਲਣਾ ਇਹ ਮਾਨੋ ਪੀਰ ਹੈ। ਕਲਮਾ ਕਰਮ ਨਿਵਾਜ, ਇਸ ਤਰ੍ਹਾਂ ਜਿਹੜਾ ਕਲਮਾ ਕਰਮ ਜਿਹੜਾ ਨਿਸ਼ਕਾਮ ਕਰਮ ਕਰਨੇ ਚੰਗੇ ਕਰਮ ਕਰਨੇ ਹਨ ਇਹ ਕਲਮਾ ਹੈ, ਜਾਂ ਕਰਮ ਨੂੰ ਕਿਰਪਾ ਕਰਨੀ ਕਿਸੇ ਤੇ ਇਹ ਕਲਮੇ ਦਾ ਪੜਨਾ ਹੈ, ਜਿਹੜੀ ਹਮੇਸ਼ਾ ਨਿਮਰਤਾ ਧਾਰਨੀ ਇਹ ਨਵਾਜ ਗੁਜ਼ਾਰਨੀ ਨਵਾਜ ਪੜ੍ਹਨੀ ਹੈ। ਤਸਬੀ ਸਾਤ ਸੁਭਾਵ ਸੀ, ਜਿਹੜੀ ਤਸਬੀ ਹੈ ਮਾਲਾ ਜੀ ਇਹ ਉਸਨੂੰ ਇਹੀ ਪਾਉਂਦੀ ਹੈ, ਚੰਗੀ ਲੱਗਦੀ ਹੈ। ਨਾਨਕ ਰੱਖੈ ਲਾਜ, ਜਿਹੜਾ ਵਿਕਾਰਾਂ ਵੱਲੋਂ ਕਹਿੰਦੇ ਸ਼ਰਮ ਰੱਖਣੀ ਹੈ, ਉਧਰੋਂ ਸ਼ਰਮ ਕਰਨੀ ਹੈ ਵਿਕਾਰਾਂ ਵੱਲੋਂ, ਜਾਂ ਤਸਬੀ ਸਾਤ ਸੁਭਾਵ ਸੀ, ਕਹਿੰਦੇ ਜਿਹੜਾ ਸ਼ਾਨ ਸੁਭਾਅ ਹੈ ਇਹੀ ਕਹਿੰਦੇ ਅਸਲੀ ਤਸਵੀਂ ਮਾਲਾ ਫੇਰਨੀ ਹੈ, ਸ਼ਾਨ ਸੁਭਾਅ ਵਿੱਚ ਰਹਿਣਾ ਮਾਲਾ ਫੇਰਨੀ ਹੈ, ਇਸ ਤਰ੍ਹਾਂ ਕਹਿੰਦੇ ਕੋਈ ਸ਼ਾਂਤ ਸੁਭਾਅ ਧਾਰਨ ਰੁਮਾਲਾ ਫੇਰਦਾ ਉਹਦੀ ਪਰਮੇਸ਼ਰ ਇੱਜ਼ਤ ਔਰ ਰੱਖਦਾ ਹੈ। ਦੋਹਰਾ ਰੁਕਨ ਦੀਨ ਕਾਜੀ ਹਤੋ, ਇਹਨਾਂ ਵਿੱਚੋਂ ਕਹਿੰਦੇ ਇੱਕ ਰੁਕਨ ਦੀਨ ਕਾਜੀ ਬੜਾ ਤਕੜਾ ਹੈ ਸੀ। ਸੁਣ ਸੋ ਬੈਨ ਅਲਾਏ, ਮਹਾਰਾਜ ਤੋਂ ਇਸ ਤਰ੍ਹਾਂ ਸਲੋਕ ਸੁਣ ਕੇ ਬਚਨ ਕਹਿਣ ਲੱਗਿਆ, ਮਾਨਤ ਹੋ ਕੈਦੋ ਨਹੀਂ, ਕਹਿੰਦੇ ਤੁਸੀਂ ਦੱਸੋ ਮੰਨਦੇ ਹੋ ਸੁਭਾਅ ਨਹੀਂ। ਪੈਗੰਬਰ ਜੇ ਖੁਦਾ, ਜਿਹੜੇ ਖੁਦਾ ਨੇ ਕਹਿੰਦੇ ਇੱਥੇ ਪੈਗੰਬਰ ਭੇਜੇ, ਉਹਨਾਂ ਨੂੰ ਤੁਸੀਂ ਮੰਨਦੇ ਕਿ ਨਹੀਂ ਮੰਨਦੇ ਹੋ? ਸਵਈਆ ਸ੍ਰੀ ਗੁਰੂ ਨਾਨਕ ਬੈਨ ਭਨੇ, ਉਹ ਰੁਕਨ ਦੀਨ ਜਿਹੜਾ ਕਾਜੀ ਇਸ ਤੋਂ ਸੁਣ ਕੇ ਮਹਾਰਾਜ ਨੇ ਬਚਨ ਕਹੇ, ਦਰਬਾਰ ਖੁਦਾਇਕ ਕੇਤੇ ਅਗਾਰੀ, ਕਹਿੰਦੇ ਉਹ ਰੁਕਨ ਦੀਨ ਕਾਜੀ ਜਿਹੜਾ ਖੁਦਾ ਦਾ ਦਰਬਾਰ ਆ ਉਹਦੇ ਅੱਗੇ ਕਿਤਨੇ ਹੀ ਹੱਥ ਸੁਬਾਂਦੇ ਖਰੇ ਹੈ ਪੈਗੰਬਰ, ਜਿਹੜੇ ਤੇਰੇ ਪੈਗੰਬਰ ਹੈ ਨਾ ਸਵਾ ਲੱਖ ਹੈ, ਕਹਿੰਦੇ ਹੱਥ ਬਣਾ ਕੇ ਉੱਥੇ ਖੜੋਤੇ ਹੋਏ, ਕਹਿੰਦੇ ਹੈ ਪੀਰਿਓ ਸੇਖ ਸਲਾਰੀ, ਕਿਸਨੇ ਉੱਥੇ ਕਹਿੰਦੇ ਪੀਰ ਖੜੋਤੇ ਹੱਥ ਜੋੜ ਕੇ, ਹੋਰ ਸੇਖ ਖੜੋਤੇ ਹੋਏ ਹੋਰ ਸਲਾਰੀ ਫਰਿਸ਼ਤੇ ਖੜੋਤੇ ਹੋਏ, ਕਿਤੇ ਹੈ ਸਿੱਕਦਾਰ ਤਹਾਂ, ਹੋਰ ਉੱਥੇ ਕਹਿੰਦੇ ਬੜੇ ਬੜੇ ਸਰਦਾਰ ਵੀ ਹੈਗੇ, ਤਿੰਨ ਕੌਣ ਗਿਣੈ ਗਿਣਤੀ ਤਿੰਨ ਭਾਰੀ, ਉਹਨਾਂ ਦੀ ਕੌਣ ਗਿਣਤੀ ਕਰਕੇ ਦੱਸੇ ਵੀ ਉਹਨਾਂ ਦੀ ਗਿਣਤੀ ਬੜੀ ਤਕੜੀ ਹੈ, ਉਹ ਤਾਂ ਬੇਅੰਤੀ ਹੈ ਜੇ ਉਹ ਦੂਰ ਖੁਦਾਏ ਰਹੇ। ਬਾਕੀ ਵੀ ਰੁਕਣ ਦੀ ਜਿਹੜੇ ਖੁਦਾ ਦੇ ਹਮੇਸ਼ਾ ਹਜ਼ੂਰੀ ਵਿੱਚ ਰਹਿੰਦੇ ਹੈ, ਤਿੰਨ ਕੋ ਨਾ ਸਕੈ ਕਰ ਕੋ ਹਟਕਾਰੀ, ਉਹਨਾਂ ਨੂੰ ਕੋਈ ਵੀ ਕਹਿੰਦੇ ਕੋਈ ਹਟਾ ਨਹੀਂ ਸਕਦਾ, ਰੋਕ ਨਹੀਂ ਸਕਦਾ, ਜਦੋਂ ਮਰਜ਼ੀ ਜਾਣ ਖੁਦਾ ਕੋਲ, ਜਦੋਂ ਮਰਜ਼ੀ ਆ ਜਾਣ ਵਾਪਸ। ਦੋਹਰਾ ਜਿਨ ਹੈ ਖੁਦਾ ਏ ਬਿਸਾਰੇ, ਔਰ ਕਹਿੰਦੇ ਫੇਰ ਵੀ ਬਈ ਜਿਨ੍ਹਾਂ ਨੇ ਖੁਦਾ ਨੂੰ ਭੁਲਾਇਆ ਹੈ, ਆਵਹਿ ਤਿਨਕੇ ਹੇਤ, ਉਹ ਜਿਹੜੇ ਪੈਗੰਬਰ ਵਾਰੀ ਵਾਰੀ ਜਿਹੜੇ ਖੁਦਾ ਨੂੰ ਭੁੱਲੇ ਉਹਨਾਂ ਨੂੰ ਸਮਝਾਉਣ ਵਾਸਤੇ ਆ ਜਾਂਦੇ ਖੁਦਾ ਦੀ ਆਗਿਆ ਵਿੱਚ। ਭਲੋ ਪੰਥ ਦੇ ਖਰਾਇਕ, ਜਿਹੜੇ ਪੈਗੰਬਰ ਹੈ ਨਾ ਚੰਗਾ ਰਸਤਾ ਦਿਖਾ ਕੇ, ਜਾਵਹਿ ਆਪਣਾ ਨਿਕੇਤ, ਆਪਣਾ ਜਿਹੜਾ ਖੁਦਾ ਦਾ ਘਰ ਉੱਥੇ ਚਲੇ ਜਾਂਦੇ। ਅਬ ਤੁਮ ਰਾਹ ਪੈਗੰਬਰੀ, ਹੋਰ ਰੁਕਨ ਦੀਨ ਕਾਜੀ ਹੁਣ ਜਿਹੜਾ ਚਿਹੜਾ ਪੈਗੰਬਰ ਉਹਦਾ ਜਿਹੜਾ ਰਸਤਾ ਸੀ ਭੁੱਲ ਗਏ ਮਤ ਮੰਦ, ਤੁਸੀਂ ਭੈੜੀ ਮਤ ਵਾਲੇ ਹੋ ਕੇ ਭੁੱਲ ਭੁੱਲ ਆ ਗਏ, ਪੱਖ ਬਾਦ ਉਰ ਮੈਂ ਧਰਿਓ, ਧੜੇ ਬਨ ਲਏ ਝਗੜੇ ਬਨ ਕਰ ਰਹੇ ਹੋ ਰਿਸ਼ਤੇ ਵਿੱਚ, ਜਿਸ ਦੇ ਵਿੱਚ ਤੁਸੀਂ ਉਹ ਤਰਾਜਾ ਬਣ ਕੇ ਝਗੜਾ ਕਰ ਰਹੇ ਹੋ। ਜਾਹੋ ਨਰਕ ਜਮ ਫੰਦ, ਨਰਕਾਂ ਵਿੱਚ ਜਾਓਗੇ, ਜਮਾਂ ਦਾ ਫਾਹਾ ਪਊਗਾ ਤੁਹਾਨੂੰ। ਅਬ ਦੇਵੋ ਸਮਝਾਏ ਮੈਂ, ਕਹਿੰਦੇ ਹੁਣ ਮੈਂ ਆ ਗਿਆ ਹਾਂ ਤੁਹਾਨੂੰ ਸਮਝਾ ਦੇਵਾਂਗਾ, ਮਾਰਗ ਭਲੋ ਬਤਾਏ, ਜਿਹੜਾ ਚੰਗਾ ਰਸਤਾ ਤੁਹਾਨੂੰ ਦੱਸ ਦਿਆਂਗਾ ਮੈਂ। ਜੇ ਨਹਿ ਮਾਨੋ ਤਾਹੇ ਕੋ, ਕਹਿੰਦੇ ਜਿਹੜਾ ਮੇਰਾ ਕਿਹਾ ਰਸਤਾ ਜੀ ਉਸਨੂੰ ਤੁਸੀਂ ਖਿੜੇ ਮੱਥੇ ਨਹੀਂ ਮੰਨੋਗੇ, ਪਰ ਹੋ ਨਰਕ ਮਹਿ ਜਾਏ, ਸੱਚ ਕਹਿਣਾ ਸਾਰੇ ਤੁਸੀਂ ਬਣੇ ਬਣਾਏ ਨਰਕ ਵਿੱਚ ਜਾ ਕੇ ਡਿੱਗੋਗੇ, ਦੋਜਕਾਂ ਵਿੱਚ ਪਾਓਗੇ। ਸੁਣ ਕਰ ਉੱਚੇ ਬਚਨ ਕੋ, ਇਸ ਤਰ੍ਹਾਂ ਮਹਾਰਾਜ ਦੇ ਉੱਚੇ ਜਿਹੜੇ ਬਚਨ ਹੈ ਨਾ ਉਹ ਸੁਣ ਕੇ ਬੂਝਣ ਲੱਗੇ ਇਮਾਨ, ਪੁੱਛਣ ਲੱਗੇ ਵੀ ਤੁਹਾਡਾ ਧਰਮ ਕੀ ਹੈ, ਹਿੰਦੂ ਵੱਡਾ ਕੇ ਤੁਰਕ ਹੈ, ਇਹ ਦੱਸੋ ਵੀ ਹਿੰਦੂਆਂ ਦਾ ਧਰਮ ਵੱਡਾ ਹੈ ਕਿ ਮੁਸਲਮਾਨ ਵੱਡਾ ਧਰਮ, ਕਰੀਏ ਆਪ ਬਖਾਨ, ਆਪਣੇ ਮੁਖ ਤੋਂ ਦੱਸਣਾ ਕਰੀਏ ਜੀ, ਕਲਾ ਦਿਖਾਈ ਵੱਡੀ ਤੈਂ, ਕਿ ਤੈਨੇ ਇੱਥੇ ਆ ਕੇ ਬੜੀ ਤਾਕਤ ਦਿਖਾਈ ਹੈ, ਕਰਾਮਾਤ ਦਿਖਾਈ ਹੈ, ਪੂਰਬ ਕਿਨਹੋ ਨਕੀਨ, ਬਹੁਤ ਇੱਥੇ ਆਏ ਪਹਿਲਾਂ ਇਹੋ ਜੀ ਕਿਸੇ ਨੇ ਕਹਿੰਦੇ ਗੱਲ ਕੀਤੀ ਨਹੀਂ, ਚਰਨ ਸੰਗ ਕਾਬਾ ਫੇਰਿਓ, ਤੁਹਾਡੇ ਚੰਨਾ ਨਾਲ ਯਾ ਕਾਬਾ ਮੰਦਿਰ ਘੁੰਮ ਗਿਆ, ਮਹਿਮਾ ਜਾਨੀ ਪੀਣ, ਇਸ ਕਰਕੇ ਅਸੀਂ ਤੁਹਾਡੀ ਬੜੀ ਤਕੜੀ ਮਹਿਮਾ ਜਾਣੀ ਹੈ। ਕਬਿਤ ਐਸ ਸੁਨ ਬੈਨ ਬੋਲੇ ਗੁਰੂ ਗੁਣ ਐਨ ਤਬ, ਜੋ ਗੁਰੂ ਮਹਾਰਾਜ ਗੁਣਾਂ ਦੇ ਘਰ ਹੈ ਉਹਨਾਂ ਤੋਂ ਸੁਣ ਕੇ ਇਹੋ ਜਿਹੇ ਬਚਨ ਬੋਲੇ। ਪੰਜ ਤੱਤ ਸੱਜ ਸਭ ਦੇਹੇ ਇੱਕ ਸਾਰ ਹੀ, ਮਹਾਰਾਜ ਕਹਿੰਦੇ ਜਿਹੜੇ ਪੰਜ ਤੱਤ ਹੈ ਉਹਨਾਂ ਨੇ ਸਾਰਿਆਂ ਸਰੀਰਾਂ ਨੂੰ ਕਹਿੰਦੇ ਸਜਾਇਆ ਹੈ, ਉਹ ਸਾਰਿਆਂ ਵਿੱਚ ਇੱਕੋ ਜਿਹੀ ਪੰਜ ਤੱਤ ਹੈ ਸਰੀਰਾਂ ਤੇ। ਨੈਣ ਕਾਨ ਨਾਸਕਾ ਬਦਨ ਕੀਨੇ ਏਕ ਹੁੰਸੇ, ਪੰਜ ਤੱਤਾਂ ਨੇ ਨੇਤਰ ਵੀ ਕੰਨ ਵੀ ਨਾਸਾਂ ਵੀ ਮੁੱਖ ਵੀ ਇੱਕੋ ਜਿਹੇ ਬਣਾਏ, ਕਿਰਿਆ ਸਾਮ ਭਈ ਹੱਥ ਪਾਵ ਕੇ ਮਜਾਰਹੀ। ਹੱਥਾਂ ਪੈਰਾਂ ਦੀ ਜਿਹੜੀ ਕਿਰਿਆ ਇੱਕ ਸਮਾਨ ਹੀ ਹੋਈ ਹੈ, ਜਿਵੇਂ ਉਹ ਮੁਸਲਮਾਨ ਕਿਰਿਆ ਕਰਦੇ ਉਵੇਂ ਹਿੰਦੂ ਵੀ ਉਹਨਾਂ ਹੱਥਾਂ ਪੈਰਾਂ ਨਾਲ ਉਹੀ ਕਿਰਿਆ ਕਰਦੇ। ਦਿਸ਼ਨ ਕੇ ਭੇਸ ਕੋ ਪ੍ਰਭਾਵ ਤਾਰ ਹਿਰਦੈ ਮਾਹੇ। ਇਹ ਤਾਂ ਦੇਸ਼ਾਂ ਦਾ ਜਿਹੜਾ ਕੋਈ ਕਹਿੰਦੇ ਭੇਸ ਹੈ ਭੇਗ ਆ, ਉਹਦਾ ਪ੍ਰਭਾਵ ਜਾ ਧਾਰ ਕੇ ਹਿਰਦੇ ਵਿੱਚ। ਪੱਖ ਬਾਦ ਗਾਢੇ ਹੋਇਆ ਕੇ ਝਗੜਾ ਗਵਾਰਹੀ। ਕਹਿੰਦੇ ਪੱਖ ਜਾ ਧੜਾ ਜਾ ਬੰਨ ਕੇ ਤਗੜੇ ਝਗੜਾ ਕਰਦੇ ਆ, ਪੱਖਪਾਤ ਬੰਨ ਕੇ ਮੂਰਖ ਝਗੜਾ ਕਰੀ ਜਾਂਦੇ। ਨਾਮ ਲੇਵ ਲਾਈ ਜਾ ਹੈ ਆਦਿਕ ਵਡਾਈ ਤਾਂ ਹੈ। ਪਰ ਜਿਨ੍ਹਾਂ ਨੇ ਝਗੜੇ ਛੱਡ ਛੱਡ ਕੇ ਨਾਮ ਦੇ ਵਿੱਚ ਬਿਰਤੀ ਲਾਈ, ਉਹਨਾਂ ਦੀ ਇੱਥੇ ਉੱਥੇ ਬੜੀ ਵਡਿਆਈ ਹੈ। ਜਾਣ ਕੇ ਸਰੂਪ ਨੇ ਜੋ ਉਧਰ ਹੈ ਸੰਸਾਰ ਹੀ। ਆਪਣੇ ਸਰੂਪ ਨੂੰ ਜਾਣ ਕੇ ਸੰਸਾਰ ਤੋਂ ਉਧਰ ਜਾਂਦੇ ਆ, ਤਰ ਜਾਂਦੇ ਪਾਰ ਲੰਘ ਜਾਂਦੇ ਹੈ। ਦੋਹਰਾ ਭਲੇ ਅਮਲ ਕੀਏ ਬਿਨਾ। ਗੁਰੂ ਮਹਾਰਾਜ ਕਹਿੰਦੇ ਉਹ ਚੰਗੇ ਕਰਮ ਕੀਤੇ ਤੋਂ ਬਗੈਰ ਚਾਹੇ ਨਰਕ ਕੋ ਦੋਏ। ਭਾਵੇਂ ਕੋਈ ਮੁਸਲਮਾਨ ਭਾਵੇਂ ਕੋਈ ਹਿੰਦੂ ਹੈ, ਦੋਵੇਂ ਨਰਕਾਂ ਨੂੰ ਜਾਣਗੇ। ਦੇਹ ਰਹਿ ਇਹਾਂ ਪਰੀ। ਦੋਹਾਂ ਦੀ ਜਿਹੜੀ ਦੇਹ ਇੱਥੇ ਪਈ ਹੋ ਰਹੀ ਹੋਗੀ। ਜਬ ਲੇਖਾ ਤਹ ਹੋਏ। ਅੱਗੇ ਜਾ ਕੇ ਦੋਹਾਂ ਦਾ ਹਿਸਾਬ ਕਿਤਾਬ ਹੋਇਆ। ਧਨ ਕੁਟੰਬ ਔਰ ਕਰਮ ਜੇ। ਜਿਹੜਾ ਮਨੁੱਖ ਨੇ ਧਨ ਇਕੱਠਾ ਕੀਤਾ ਹੈ, ਪਰਿਵਾਰ ਹੈ, ਹੋਰ ਜਿਹੜਾ ਕੋਈ ਕਰਮ ਹੈ। ਤੀਨ ਨਰਨ ਕੇ ਮੀਤ। ਮਨੁੱਖ ਦੇ ਤਿੰਨ ਮਿੱਤਰ ਨੇ, ਧਨ ਹੈ, ਪਰਿਵਾਰ ਹੈ ਤੇ ਕਰਮ ਹਨ। ਜਬ ਲੋ ਘੱਟ ਮੈਂ ਪ੍ਰਾਣ ਹੈ। ਸੁਣ ਲੋ, ਜਿੰਨਾ ਚਿਰ ਸਰੀਰ ਵਿੱਚ ਪ੍ਰਾਣ ਚੱਲਦੇ ਸਵਾਲ ਚੱਲਦੇ। ਤਬ ਲੋ ਧਨ ਕੀ ਪ੍ਰੀਤ। ਉਹਨਾਂ ਚਿਰ ਧਨ ਦੀ ਪ੍ਰੀਤੀ ਹੈ, ਧਨ ਇਹਦਾ ਹੁੰਦਾ ਹੈ। ਚਾਰਿਓ ਗਾਡਿਓ ਧਨ ਨਹੀਂ। ਜਿੰਨਾ ਚਿਰ ਸਰੀਰ ਨੂੰ ਕਹਿੰਦੇ ਇਸ ਤਰ੍ਹਾਂ ਅੱਗ ਲਾ ਕੇ ਸਾੜਿਆ ਨੀ, ਜਾਂ ਇਸੇ ਤਰ੍ਹਾਂ ਕਬਰ ਬਣਾ ਕੇ ਗੱਡਿਆ ਨੀ ਕਬਰ ਵਿੱਚ। ਤਬ ਲੋ ਕੁਟੰਬ ਸਨੇ। ਉਹਨਾਂ ਚਿਰ ਕਹਿੰਦੇ ਪਰਿਵਾਰ ਦਾ ਮੋਹ ਪਿਆਰ ਹੁੰਦਾ ਚੀਜ਼ ਨਾਲ। ਬਹੁਰ ਨਕੋ ਸੰਗ ਹੋਇਆ। ਸਾੜਤਾ ਧਰਤੀ ਜੀ ਗੜਤਾ, ਹੋਰ ਕੋਈ ਨਾਲ ਨੀ ਹੁੰਦਾ ਇਸਦੇ। ਸਮਝ ਭਲੇ ਉਰਲੇ। ਇਹ ਵੀ ਸ੍ਰੀਦੇਵ ਚੰਗੀ ਤਰ੍ਹਾਂ ਤੁਸੀਂ ਸਮਝ ਲੋ। ਤੀਜੋ ਮਿੱਤਰ ਕਰਮ ਜੇ। ਤੀਜੇ ਜਿਹੜੇ ਮਨੁੱਖ ਨੇ ਕਰਮ ਕੀਤੇ ਹੁੰਦੇ ਦੇ ਮਿੱਤਰ ਹੁੰਦੇ ਆ, ਜੇ ਚੰਗੇ ਕੀਤੇ ਹੋਣ। ਸੰਗੀ ਸਦ ਹੀ ਜਾ। ਉਹ ਕਹਿੰਦੇ ਹਮੇਸ਼ਾ ਇਹਦੇ ਨਾਲ ਸਾਥੀ ਹੁੰਦੇ ਹਮੇਸ਼ਾ। ਜਹਾਂ ਜਾਏ ਫਲ ਦੇ ਤਹਿ। ਵੀ ਇਹ ਜਾਊਗਾ ਜੀਵਾ ਤਾਂ ਉੱਥੇ ਚੰਗੇ ਮੰਦੇ ਕੀਤੇ ਕਰਮੇ ਨੂੰ ਫਲ ਦੇਣਗੇ, ਚੰਗਾ ਮੰਦਾ। ਯੋ ਨਾ ਹੋਏ ਕਬ ਹਾਂ। ਜਿਹੜੇ ਕੀਤੇ ਹੋਏ ਨਾ ਕਰਮ ਫਲ ਦਿੱਤੇ ਬਿਨਾਂ ਇਸ ਤਰ੍ਹਾਂ ਨਾਸ ਨਹੀਂ ਹੋ ਸਕਦੇ। ਤਾਂ ਤੇ ਸੰਗ ਸਦੀਵ ਜੇ। ਇਸ ਕਰਕੇ ਜਿਹੜੇ ਹਮੇਸ਼ਾ ਹੀ ਨਾਲ ਕਰ ਹੋ ਸੋ ਕਰਮ ਸਪ੍ਰੀਤ। ਸਰੀਰ ਦੇ ਨਾਲ ਚੰਗੇ ਕਰਮ ਬੜੀ ਪ੍ਰੀਤੀ ਸਹਿਤ ਕਰੋ। ਬਾਦ ਪੱਖ ਤਜ ਕੈ ਸਰ। ਆਪੋ ਵਿੱਚ ਜਿਹੜਾ ਧੜਾ ਤੇ ਝਗੜਾ ਹੈ ਛੱਡ ਕੇ ਸਾਰਾ। ਲਖ ਹੋ ਏਕ ਹਰ ਮੀਤ। ਸਾਰਿਆਂ ਨੂੰ ਇਹ ਸਾਰੇ ਇੱਕ ਮਿੱਤਰ ਨੂੰ ਜਾਣੋ। ਕਬਿਤ ਭ੍ਰਮ ਜਾ ਕੇ ਤਨ ਨਹੀਂ। ਭਇਓ ਭਇਓ ਨਿਰਮਲ ਮਨ ਦਾਵੇ। ਮਹਾਰਾਜ ਕਹਿੰਦੇ ਜਿਹਦੇ ਅੰਦਰ ਕੋਈ ਭਰਮ ਨਹੀਂ ਹੈ, ਜਿਹੜਾ ਦਾਵਿਆਂ ਤੋਂ ਰਹਿਤ ਹੋ ਗਿਆ ਹੈ। ਪੰਧ ਪੱਖ ਹੂੰ ਕੇ ਰਹਿਤ ਸੰਸਾਰ ਹੀ। ਉਹ ਜਿਹੜੇ ਸੰਸਾਰ ਦੇ ਪੱਖ ਬੰਨਣੇ ਇਹਨਾਂ ਤੋਂ ਰਹਿਤ ਹੋ ਕੇ ਰਹਿੰਦਾ ਹੈ। ਹਿੰਦੂ ਕੇ ਤੁਰਕ ਕੌਣ ਜਾਣਤ ਸਮਾਨ ਜਾਣ। ਵੀ ਕੌਣ ਹਿੰਦੂ ਹੈ ਕੌਣ ਮੁਸਲਮਾਨ ਹੈ, ਸਾਰਿਆਂ ਨੂੰ ਇੱਕੋ ਜਿਹੋ ਜੋ ਜਾਣਦਾ ਹੁੰਦਾ। ਭ੍ਰਮ ਕੋ ਬਿਦਾਰ ਔਰ ਦੇਖੈ ਏਕ ਸਾਰ ਹੀ। ਉਹਨੂੰ ਕਹਿੰਦੇ ਨਾਸ਼ ਕਰਕੇ ਸਾਰਿਆਂ ਨੂੰ ਇੱਕੋ ਜਿਹੀ ਵੇਖਦਾ ਹੁੰਦਾ। ਰਾਮ ਸੋ ਰਹੀਮ ਹੈ ਅਲਾਹ ਸੋ ਅਕਾਲ ਰੂਪ। ਉਹੀ ਰਾਮ ਹੈ, ਉਹੀ ਰਹੀਮ, ਉਹੀ ਅੱਲਾ, ਉਹੀ ਅਕਾਲ ਰੂਪ। ਜਾਨੀਏ ਖੁਦਾ ਸੋ ਖੁਦਾਏ ਸੋ ਏਕ ਏਕ ਓਂਕਾਰ ਹੀ। ਜਿਹੜਾ ਖੁਦਾ ਉਹੀ ਇੱਕ ਓਂਕਾਰ ਜਾਣ ਲਈ। ਮੂਡ ਨਹੀਂ ਪਾਵੇ ਭੇਦ ਬਾਦ ਕੋ ਰਚਾਵੇ ਨੇ। ਜਿਹੜੇ ਮੂਰਖ ਲੋਕ ਭੇਦ ਨਹੀਂ ਪਾਉਂਦੇ ਹਨ, ਐਵੇਂ ਕਹਿੰਦੇ ਝਗੜੇ ਸ਼ੁਰੂ ਕਰ ਲੈਂਦੇ ਹਮੇਸ਼ਾ। ਪਾਏ ਦੁੱਖ ਭਾਰੀ ਜਾਏ ਨਰਕ ਮਜਾ ਰਹੀ। ਨਰਕਾਂ ਵਿੱਚ ਜਾ ਕੇ ਭਾਰੀ ਦੁੱਖ ਪਾਉਣਗੇ। ਕਬਿਤ ਐਸੇ ਸੁਣ ਬੈਨ ਗੁਰੂ ਨਾਨਕ ਕੋ ਨਿਵੇਂ ਸਭ। ਗੁਰੂ ਮਹਾਰਾਜ ਦੇ ਬਚਨ ਸੁਣ ਕੇ ਸਾਰੇ ਕਹਿੰਦੇ ਮਹਾਰਾਜ ਅੱਗੇ ਨਿਮ ਗਏ ਚੁੱਕ ਗਏ। ਐਂਚ ਜਿਉਂ ਭਨ ਚੁਕੋ ਧਨਖ ਨਿਵ ਜਾਤ ਹੈ। ਧਨਖ ਰਿਹਾ ਡੋਰੀ ਜੀ ਖਿੱਚੀਏ ਤੇ ਧਨਖ ਨਿਵ ਜਾਂਦਾ ਹੁੰਦਾ ਹੇਠਾਂ ਨੂੰ। ਭਏ ਮਨ ਦੀਨ ਸੋ ਖੁਦਾਏ ਦੇਹ ਚੀਨ ਪਦ। ਮਨ ਵਿੱਚ ਦੀਨ ਹੋਏ ਨਿਮਰਤਾ ਸਹਿਤ ਹੋ ਗਏ ਵੀ ਇਹ ਤਾਂ ਖੁਦਾਈ ਦਾ ਸਰੀਰ ਆ ਗਿਆ ਉਹ ਜਾਣਿਆ। ਬੰਦਨਾ ਕੁਕੀਨ ਜਾਬ ਦੇਖੀ ਕਰਾ ਮਾਤ ਹੈ। ਗੁਰੂ ਮਹਾਰਾਜ ਤਕੜੀ ਕਰਾ ਮਾਤ ਦੇਖੀ ਹੈ ਸਾਰਿਆਂ ਨੇ ਚਰਨਾਂ ਤੇ ਆ ਮੱਥੇ ਟੇਕੇ। ਕਮਲ ਬਦਨ ਵਿਕਸਤ ਹਰਖਾਤ ਚਿੱਤ। ਸਾਰੇ ਕਾਜੀ ਮੁਲਾਣਿਆਂ ਦਾ ਜਿਹੜਾ ਚਿੱਤ ਹੈ ਕਮਲ ਵਾਂਗੂ ਸਾਰਿਆਂ ਦਾ ਮੁਖ ਖਿੜ ਗਿਆ ਹੈ। ਮੋਹ ਕੇ ਨਿਕੰਦ ਦੇਖ ਭਾਨ ਪ੍ਰਭਾਤ ਹੈ। ਮੋਹ ਨੂੰ ਕੱਟਣ ਵਾਲੇ ਜਿਹੜੇ ਸਤਿਗੁਰੂ ਉਹਨਾਂ ਦਾ ਜਿਹੜਾ ਮੁਖ ਹੈ ਕਹਿੰਦੇ ਜਦੋਂ ਸੂਰਜ ਵਰਗਾ ਦੇਖਿਆ ਚੜ੍ਹਦੀ ਸਵੇਰ ਵਰਗਾ ਸੂਰਜ ਦੇਖਿਆ ਕਮਲ ਵਾਂਗੂ ਖਿੜ ਗਏ ਸਭ ਦੇ ਮੁਖ। ਸੇਵਾ ਹਿੱਤ ਲਾਈ ਚਚਗਰੀਕ ਜੌਨ ਲੁਭਾਈ। ਪ੍ਰੇਮ ਲਾ ਕੇ ਸੇਵਦੇ ਹੈ ਭੋਰਿਆਂ ਵਾਂਗੂ ਲਵਾਏ ਮਾਨ ਹੋ ਰਹੇ ਹੈ। ਔਰ ਜਨ ਗਤ ਦਾਈ ਇਹ ਚਰਨ ਜਲ ਜਾਤ ਹੈ। ਮਹਾਰਾਜ ਦੇ ਜਿਹੜੇ ਚਰਨ ਆ ਵੀ ਕਵਲ ਵਰਗੇ ਹੈ ਮੁਕਤੀ ਦੇਣ ਵਾਲੇ ਹੈ। ਦੋਹਰਾ ਬੀਤਿਓ ਕੇਤਕ ਕਾਲ ਜਬ। ਇਸ ਤਰ੍ਹਾਂ ਮਹਾਰਾਜ ਦੇ ਚਰਨਾਂ ਨੂੰ ਪੂਜਦਿਆਂ ਮੱਥੇ ਟੇਕਦਿਆਂ ਕੋਈ ਸਮਾਂ ਲੰਘਿਆ। ਰਹਿਤੇ ਤਹਾਂ ਸਥਾਨ। ਮਹਾਰਾਜ ਜੀ ਕੋਈ ਸਮਾਂ ਇੱਥੇ ਟਿਕੇ ਰਹੇ ਹੋ ਸਾਰਿਆਂ ਨੂੰ ਸਮਤ ਦੇਣ ਵਾਸਤੇ। ਪੂਰਨ ਕੀਨੋ ਧਿਆਏ ਅਬ। ਕਵੀ ਜੀ ਕਹਿੰਦੇ ਇਸ ਤਰ੍ਹਾਂ ਇਹ ਪ੍ਰਸੰਗ ਦਾ ਜਿਹੜਾ ਧਿਆ ਦਾ ਹਿੱਸਾ ਸੀ ਉਹ ਮੈਂ ਇੱਥੇ ਪੂਰਾ ਕਰ ਦਿੱਤਾ ਹੈ। ਕਥਾ ਸੁਭਗ ਸੁਖ ਦਾਨ। ਜੋ ਗੁਰੂ ਮਹਾਰਾਜ ਸੁਖ ਦੇਣ ਵਾਲੀ ਉਹਨਾਂ ਦੀ ਕਥਾ ਜੋ ਸ੍ਰੇਸ਼ਟ ਹੈ ਉਹਦਾ ਧਿਆ ਉਹਦਾ ਹਿੱਸਾ ਇੱਥੇ ਮੈਂ ਪੂਰਾ ਕੀਤਾ ਹੈ। ਬਾਕੀ ਅਗਲੀ ਕਥਾ ਮੈਂ ਅਗਲੇ ਧਿਆ ਵਿੱਚ ਅਗਲੇ ਭਾਗ ਵਿੱਚ ਕਹਾਂਗਾ। ਇਹ ਕਵੀ ਸੰਤੋਖ ਸਿੰਘ ਜੀ ਨੇ ਆਪਣੇ ਵੱਲੋਂ ਕੋਈ ਲਫ਼ਜ਼ ਲਿਖੇ ਹੈ। ਅਗਲਾ ਜਿਹੜਾ ਕਥਾ ਦਾ ਹਿੱਸਾ ਹੈ ਉਹ ਅਗਲੇ ਅਧਿਆਇ ਵਿੱਚ ਅਗਲੇ ਭਾਗ ਵਿੱਚ ਆਏਗਾ। ਉਹ ਕੱਲ੍ਹ ਦੇ ਦੀਵਾਨ ਵਿੱਚ ਆ ਜਾਏਗਾ। ਰਲ ਮਿਲ ਕੇ ਆਪਾਂ ਕੱਲ੍ਹ ਨੂੰ ਸੁਣ ਕੇ ਲਾਹਾ ਲਵਾਂਗੇ। ਹੁਣ ਇੱਥੇ ਸਮਾਪਤੀ ਹੈ ਜੀ। ਬੀਤਿਓ ਕੇਤਿਕ ਕਾਲ ਜਬ ਰਹਿਤੇ ਤਹਾਂ ਸਥਾਨ ਪੂਰਨ ਕੀਨੋ ਧਿਆਏ ਅਬ ਕਥਾ ਸੁਭਗ ਸੁਖ ਦਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ ਹੇ ਪੂਰਨ ਹੇ ਸਰਵਮੈ ਦੁਖ ਪੰਜਨ ਗੁਣ ਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਠੇਕ ਹੇ ਗੋਬਿੰਦ ਹੇ ਗੁਣ ਨਿਧਾਨ ਜਾਂਕੇ ਸਦਾ ਭਵੇਕ ਹੇ ਅਪਰੰਪਰ ਹਰ ਹਰੇ ਹੈ ਪੀ ਹੋ ਬਨਹਾਰ ਹੇ ਸੰਤਾਂ ਕੈ ਸਦਾ ਸੰਗ ਨਿਧਾਰਾਧਾਰ ਹੇ ਠਾਕੁਰ ਹਾਂ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਇ ਨਾਨਕ ਦੀ ਜੈ ਨਾਮ ਦਾਨ ਰੱਖੋ ਹੀ ਐ ਪਰੋ ਪਾਏ ਪ੍ਰਭ ਸ਼ਰਨਾਂਗਤੀ ਕਿਰਪਾ ਨਿਧ ਦਿਆਲ ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਉਤਰੇ ਪਾਰ ਜੋ ਸਰਦਾ ਕਰ ਸੇਵੰਦੇ ਪਾਰੇ ਉਤਾਰਨ ਜੋ ਸਰਦਾ ਕਰ ਸੇਵੰਦੇ ਗੁਰੂ ਪਾਰੇ ਉਤਾਰਨ ਹਾਰ ਹੁਣ ਠਾਕੁਰ ਸੁਮ ਪਰਦਾਸ ਜਿਉ ਪਿੰਡ ਸਭ ਤੇਰੀ ਰਾਸ ਨਤ ਪਿਤਾ